ਵਾਹਿਗੁਰੂ ਸਾਹਿਬ ਜੀਓ ਦੋਹਰਾ ਵਿਸ਼ੈ ਅਗਨ ਕੋ ਨੀਰ ਸਮ ਦਾਸ ਪੀਰ ਕਟ ਦੇਤ ਅਮਰਦਾਸ ਗੁਰ ਪਦ ਪਦਮ ਬੰਦੋ ਨਿਤਯੰ ਨੇਤ ਵਿਸ਼ੈ ਅਗਨ ਕੋ ਨੀਰ ਸਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ, ਆਪਾਂ ਕਈ ਰੋਜ਼ ਤੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਵਿੱਚ ਜੋ ਉਹਨਾਂ ਦੀ ਹਜ਼ੂਰੀ ਵਿੱਚ ਡੱਲਾ ਨਿਵਾਸੀ ਤਥਾ ਹੋਰ ਨਗਰਾਂ ਤੋਂ ਸਮੇਂ ਸਮੇਂ ਅਨੁਸਾਰ ਭਾਈ ਭਾਈ ਪਹੁੰਚਦੇ ਰਹੇ, ਜਿਸ ਤਰ੍ਹਾਂ ਨੂੰ ਉਹਨਾਂ ਨੂੰ ਸਭ ਉਪਦੇਸ਼ ਦੇ ਕੇ ਆਪ ਜੀ ਨੇ ਇਹੋ ਜਿਹੇ ਅਧਿਕਾਰੀ ਦੇਖ ਕੇ ਉਹੋ ਜਿਹੇ ਉਪਦੇਸ਼ ਦੇ ਕੇ ਜਨਮ ਸਫਲ ਕੀਤਾ ਹੈ, ਜਨਮ ਮਰਨ ਤੋਂ ਰਹਿਤ ਕਰ ਦਿੱਤਾ ਹੈ। ਉਹ ਆਪਾਂ ਇਤਿਹਾਸ ਵਿੱਚ ਪ੍ਰਸੰਗ ਸਰਵਣ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁ ਗਿਣਤੀ ਵਿੱਚ ਆਪਾਂ ਜਿਹੜੇ ਪ੍ਰਸੰਗ ਸਰਵਣ ਕਰ ਹੀ ਲਏ ਹੈ। ਕੁਝ ਕੁ ਮੰਜੀਆਂ ਜਿਵੇਂ ਆਪ ਜੀ ਨੇ ਬਖਸ਼ੀਆਂ, ਥੋੜ੍ਹਾ ਬਹੁਤਾ ਉਹਦਾ ਨਿਰਣਾ ਇਤਿਹਾਸ ਵਿੱਚ ਆਪਾਂ ਪੜ੍ਹਿਆ ਸੁਣਿਆ ਵਿੱਚ ਆਇਆ ਹੈ। ਇਸ ਤਰ੍ਹਾਂ ਗੁਰਸਿੱਖਾਂ ਨੂੰ ਜਿਵੇਂ ਉਪਦੇਸ਼ ਦੇ ਕੇ ਨਿਹਾਲ ਕੀਤਾ, ਉਹ ਵੀ ਗੁਰਸਿੱਖਾਂ ਦੇ ਪੰਨ ਪ੍ਰਸੰਗ ਵੀ ਪੜ੍ਹ ਸੁਣ ਲਏ ਨੇ। ਅੱਜ ਜਿਵੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਲਾਹੌਰ ਸ਼ਹਿਰ ਚੂਨਾ ਮੰਡੀ ਵਿਖੇ ਅਵਤਾਰ ਹੋਇਆ, ਜਿਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਆਪ ਚੰਨ ਛੰਨ ਚੱਲ ਕੇ ਸ੍ਰੀ ਗੋਬਿੰਦਵਾਲ ਸਾਹਿਬ ਵਿਖੇ ਆਏ ਅਤੇ ਸੇਵਾ ਪ੍ਰਾਰੰਭ ਕੀਤੀ, ਅਤੇ ਆਪ ਜੀ ਦੀ ਸ਼ਾਦੀ ਬੀਬੀ ਭਾਨੀ ਨਾਲ ਹੋਈ। ਉਹ ਇਤਿਹਾਸ ਪ੍ਰਾਰੰਭ ਹੋ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਚਿਤ ਲਾ ਕੇ ਸੁਣੀਏ ਜੀ। ਵਿਸ਼ੈ ਅਗਨ ਕੋ ਨੀਰ ਸਮ। ਹਾਂ, ਕਵੀ ਜੀ ਕਹਿੰਦੇ ਹਨ, ਹੇ ਗੁਰਸਿੱਖੋ ਸਰੋਤਾ ਜਨੋ, ਜੋ ਵਿਸ਼ਿਆਂ ਦੀ ਅਗਨੀ ਹੈ ਜੋ ਬੜੀ ਭਾਰੀ ਸਾਰਿਆਂ ਦੇ ਹਿਰਦੇ ਅੰਦਰ ਹੀ ਲੱਟ ਲੱਟ ਕਰਕੇ ਮੱਚ ਰਹੀ ਹੈ, ਪ੍ਰਜਵਲਿਤ ਹੋ ਰਹੀ ਹੈ, ਉਸਨੂੰ ਬੁਝਾਉਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਦਰਸ਼ਨ ਦਾ ਦਾਰ ਹੈ ਜਾਂ ਉਪਦੇਸ਼ ਹੈ, ਉਹ ਪਾਣੀ ਦੇ ਸਮਾਨ ਹੈ। ਦਾਸ ਪੀਰ ਕੱਟ ਦੇਤ, ਦਾਸ ਹਨ ਸੇਵਕ, ਉਹਨਾਂ 'ਚ ਜਦੋਂ ਕੋਈ ਪੀੜਾ ਪੈਂਦੀ ਹੈ ਤੇ ਯਾਦ ਕਰਦੇ ਹਨ, ਉਹ ਪੀੜਾ ਨੂੰ ਕੱਟ ਵੱਢ ਦਿੰਦੇ, ਨਾਸ ਕਰ ਦਿੰਦੇ ਹਨ। ਅਮਰਦਾਸ ਗੁਰ ਪਦ ਪਦਮ, ਇਸ ਕਰਕੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਤੇ ਬੰਦੋ ਨਿਤਯੰ ਨੇਤ ਕਹਿੰਦੇ ਹਨ, ਨਿਤਯੰ ਨੇਤ ਹਮੇਸ਼ਾ ਹੀ ਮੈਂ ਨਿਯਮ ਨਾਲ ਨਮਸਕਾਰ ਕਰਦਾ ਹਾਂ। ਜਿਵੇਂ ਦੋਵੇਂ ਹੱਥ ਜੋੜ ਕੇ ਅਤੇ ਸ਼ਰਧਾ ਭਾਵਨਾ ਨਾਲ ਉਹ ਨਮਸਕਾਰ ਕਰਨੀ ਇੱਕ ਤਾਂ ਹੁੰਦਾ ਨਾ, ਜਿਵੇਂ ਆਪ ਸਲੂਟ ਜਿਹਾ ਮਾਰਦੇ ਹੁੰਦੇ, ਦੂਰੋਂ ਹੀ ਕਰਦੇ ਕਰਾਉਂਦੇ ਹੁੰਦੇ, ਇੱਕ ਹੁੰਦੀ ਹੈ ਵੀ ਨਿਯਮ ਨਾਲ ਅਸੂਲ ਨਾਲ ਦੋਵੇਂ ਹੱਥ ਜੋੜ ਕੇ ਅੰਦਰੋਂ ਵੀ ਮਨ ਬੁੱਧ ਨੂੰ ਜੋੜ ਕੇ ਫਿਰ ਭਾਵਨਾ ਨਾਲ ਮੱਥਾ ਟੇਕਣਾ। ਉਹ ਇਸ ਤਰ੍ਹਾਂ ਕਹਿੰਦੇ ਨਿਯਮ ਨਾਲ ਬੜੀ ਭਾਵਨਾ ਨਾਲ ਮੈਂ ਹਮੇਸ਼ਾ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕਦਾ ਹਾਂ। ਚੌਪਈ ਸੰਮਤ ਸੱਤ ਦਸ ਪੰਜ ਇਕਾਸੀ। ਹਾਂ, ਗੁਰੂ ਰਾਮਦਾਸ ਸਾਹਿਬ ਜੀ ਦੇ ਅਵਤਾਰ ਦਿਹਾੜੇ ਜੀ, ਅਵਤਾਰ ਦੀ ਜਿਹੜੀ ਕਥਾ ਇੱਥੋਂ ਪ੍ਰਾਰੰਭ ਹੋ ਰਹੀ ਹੈ ਕਿ ਹੇ ਸਰੋਤਾ ਜਨਾ, ਬਿਕਰਮੀ ਸੰਮਤ ਸੱਤ ਅਤੇ ਦਸ ਪੰਦਰਾਂ ਹੋ ਗਏ, 1500 ਅਤੇ 81, 1581 ਬਿਕਰਮੀ ਸੰਮਤ ਸੀ, ਪਰ ਇਹ ਕਵੀ ਜੀ ਨੇ 81 ਹੀ ਲਿਖਿਆ ਹੈ। ਹੋਰ ਇਤਿਹਾਸਾਂ ਵਿੱਚ 1591 ਲਿਖਿਆ ਹੈ। ਸੋ ਸੰਪਰਦਾ ਵਿੱਚ ਜਿਹੜਾ 91 ਉਸਨੂੰ ਸ਼ੁੱਧ ਮੰਨਿਆ ਗਿਆ ਹੈ। ਇਹ 10 ਸਾਲ ਦਾ ਕਵੀ ਜੀ ਨੂੰ ਭੁਲੇਖਾ ਲੱਗਾ ਹੈ, ਉਹ 81 ਨਹੀਂ 91 ਸਮਝਣਾ, ਕਿਉਂਕਿ ਹੋਰ ਇਤਿਹਾਸਾਂ ਵਿੱਚ 1591 ਬਿਕਰਮੀ ਸੰਮਤ ਅਤੇ ਕੱਤ ਦੇ ਹਨੇਰ ਪੱਖ ਦੀ ਵਧੀ ਧੀ ਸਥਿਤ ਸੀ, ਜਦੋਂ ਆਪ ਜੀ ਨੇ ਇਹ ਅਵਤਾਰ ਧਾਰਿਆ ਹੈ ਸੀ। ਲਵਪੁਰ ਨਗਰ ਸਦਾ ਜਿਮ ਵਾਸੀ। ਆ ਜਿਹੜਾ ਲਾਹੌਰ ਸ਼ਹਿਰ ਹੈ, ਜਿਹਦੇ ਵਿੱਚ ਹਮੇਸ਼ਾ ਆਪ ਜੀ ਦਾ ਨਿਵਾਸ ਰਿਹਾ। ਬੰਸ ਲਊ ਕੋ ਸਿੰਧ ਮਨਿੰਦੂ। ਆ ਜਿਹੜਾ ਰਾਮ ਚੰਦਰ ਜੀ ਦਾ ਵੱਡਾ ਪੁੱਤਰ ਸੀ, ਲਊ ਛੋਟਾ ਸੀ, ਕੁਸ਼ੂ, ਉਹ ਕੁਸ਼ੂ ਤੋਂ ਕਸ਼ੂਰ ਸ਼ਹਿਰ ਵਸਿਆ ਹੈ ਅਤੇ ਲਹੂ ਤੋਂ ਇਹ ਲਾਹੌਰ ਸ਼ਹਿਰ ਵਸਿਆ ਹੈ। ਉਹ ਜਿਹੜਾ ਕਹਿੰਦੇ ਲਹੂ ਜਿਹੜਾ ਰਾਮ ਜੀ ਦਾ ਵੱਡਾ ਪੁੱਤਰ ਸੀ, ਇਹ ਜਿਹੜਾ ਲਹੂ ਦੀ ਵੰਸ਼ ਹੈ ਤਾਂ ਸਮੁੰਦਰ ਦੇ ਸੁਰ ਸਮਝਾਓ। ਜਨਮੇ ਰਾਮਦਾਸ ਗੁਰ ਇੰਦੂ। ਇਸ ਤਰ੍ਹਾਂ ਇਹ ਲਹੂ ਵੰਸ਼ ਵਿੱਚੋਂ ਜਾਂ ਇਹ ਲਾਹੌਰ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ, ਜਿਵੇਂ ਉਹ ਸਮੁੰਦਰ ਦੇ ਵਿੱਚ 14 ਰਤਨ ਪੈਦਾ ਹੋਏ, ਉਹਦੇ ਵਿੱਚੋਂ ਜਿਹੜਾ ਚੰਦਰਮਾ ਇਹ ਵੀ ਇੱਕ ਰਤਨ ਮੰਨਿਆ ਹੈ। ਇਸ ਤਰ੍ਹਾਂ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਚੰਦਰਮਾ ਵਾਂਗ ਪੈਦਾ ਹੋਏ। ਸਭ ਪੁਰ ਹਰਖ ਅਚਾਨਕ ਲਹਿਓ। ਆ ਜਦੋਂ ਰਾਮਦਾਸ ਸਾਹਿਬ ਜੀ ਨੇ ਉਹ ਚੂਨਾ ਮੱਡੀ ਲਾਹੌਰ ਸ਼ਹਿਰ ਵਿਖੇ ਅਵਤਾਰ ਧਾਰਿਆ ਹੈ, ਕਹਿੰਦੇ ਸਾਰੇ ਲਾਹੌਰ ਸ਼ਹਿਰ ਦੇ ਵਿੱਚ ਅਚਨਚੇਤ ਹੀ ਬੜਾ ਭਾਰੀ ਆਨੰਦ ਖੁਸ਼ੀਆਂ ਹੋਈਆਂ ਹਨ, ਸਭ ਨੇ ਜਾਣਿਆ ਹਨ। ਨਦੀਆਂ ਨੀਰ ਚੀਰ ਹੈ ਬਹਿਓ। ਇਸ ਤਰ੍ਹਾਂ ਵਾਹਿਗੁਰੂ ਵੱਲੋਂ ਕਲਾ ਵਰਤੀ ਹੈ ਕਿ 999 ਨਦੀਆਂ ਮੰਨੀਆਂ ਵਿਦਵਾਨਾਂ ਨੇ, ਕਿ ਸਾਰੀਆਂ ਨਦੀਆਂ ਵਿੱਚ ਜਿਹੜਾ ਪਾਣੀ ਸੀ ਉਹ ਦੁੱਧ ਵਾਂਗ ਹੋ ਕੇ ਚੱਲਿਆ ਹੈ। ਸਨੇ ਸਨੇ ਭੇ ਭੇ ਵੱਡੇ ਕਿਰਪਾਲਾ। ਦਿਆਲੂ ਕਿਰਪਾਲੂ ਗੁਰੂ ਰਾਮਦਾਸ ਸਾਹਿਬ ਜੀ ਹੌਲੀ ਹੌਲੀ ਕਹਿੰਦੇ ਉਮਰ ਵਿੱਚ ਕੁਝ ਵੱਡੇ ਹੋ ਗਏ। ਬੁੱਧ ਬਿਲੰਦ ਨਿਕੰਦਨ ਕਾਲਾ। ਆ ਜੋ ਮਹਾਨ ਬੁੱਧੀ ਵਾਲੇ ਸਨ ਤੇ ਮੌਤ ਆਦਿਕ ਦਾ ਜਿਹੜਾ ਦੁੱਖ ਨੂੰ ਕੱਟਣ ਵਾਲੇ ਸਨ। ਪਾਸ ਬੁਲਾਏ ਕਹਿਓ ਹਰਦਾਸ। ਇੱਕ ਦਿਨ ਦੀ ਗੱਲ ਹੈ, ਪਿਤਾ ਹਰਦਾਸ ਜੀ ਨੇ ਇਹਨਾਂ ਨੂੰ ਕੋਲ ਬੁਲਾ ਕੇ ਆਖਿਆ ਹੈ, ਕਿਹਾ ਹੈ ਕੰਮ ਕਰੋ ਘਰ ਕੋ ਸੁਖ ਰਾਸ। ਰਾਮਦਾਸ ਸੁਖਾਂ ਦੇ ਰਾਸ, ਸੁਖਾਂ ਦੀ ਖਾਣ ਪੁੱਤਰ, ਹੁਣ ਤੁਸੀਂ ਵੱਡੇ ਹੋ ਗਏ, ਕੋਈ ਨਾ ਕੋਈ ਘਰ ਦਾ ਕੰਮ ਕਰੋ। ਖੇਲਣ ਕੇ ਦਿਨ ਖੇਲ ਗਏ ਹੈ। ਕਿਉਂਕਿ ਸੁਪੁੱਤਰ ਰਾਮਦਾਸ ਜਿਹੜੀ ਤਰ੍ਹਾਂ ਤਰ੍ਹਾਂ ਦੀਆਂ ਖੇਲਾਂ ਦੇ ਖੇਲ ਕਰਨ ਵਾਲੇ ਦਿਨ ਸੀ, ਉਹ ਤਾਂ ਹੁਣ ਚਲੇ ਗਏ ਹੈ, ਖਤਮ ਹੋ ਗਿਆ, ਵੱਡੇ ਹੋ ਗਏ ਹੋ। ਯਾ ਤੇ ਮੈਂ ਬਚ ਤੋਹੇ ਕਹੇ ਹੈ। ਇਸੇ ਕਰਕੇ ਪੁੱਤਰ ਰਾਮਦਾਸ, ਅੱਜ ਤੈਨੂੰ ਮੈਂ ਬਚਨ ਕਿਹਾ ਵੀ ਹੁਣ ਕੋਈ ਘਰ ਦਾ ਜਿਹੜਾ ਕੰਮ ਹੈ ਤੁਸੀਂ ਸ਼ੁਰੂ ਕਰ ਲਓ। ਸਤ ਬਚਨ ਜੋ ਕਹੋ ਸੋ ਕਰੇ ਹੂੰ। ਉਸ ਵੇਲੇ ਰਾਮਦਾਸ ਜੀ ਬੋਲੇ, ਪਿਤਾ ਜੀ ਸਤ ਬਚਨ ਜੋ ਕਹੋਗੇ ਉਹੀ ਮੈਂ ਕੰਮ ਕਰਾਂਗਾ। ਮੈਂ ਰਾਵਰ ਕੇ ਸਦ ਅਨੁਸਾਰ ਹੂੰ, ਕਿਉਂਕਿ ਇਹ ਪਿਤਾ ਜੀ ਮੈਂ ਆਪ ਜੀ ਦੇ ਸਦਾ ਅਨੁਸਾਰੀ ਹਾਂ, ਆਗਿਆ ਵਿੱਚ ਹਾਂ। ਨਿਸ ਬੀਤੀ ਤਬ ਭਇਓ ਸਕਾਰੇ, ਸ਼ਾਮ ਨੂੰ ਗੱਲ ਕਹੀ ਸੁਣੀ ਗਈ ਸੀ, ਰਾਤ ਆਈ ਰਾਤ ਬੀਤੀ ਹੈ, ਤਦੋਂ ਸਕਾਰੇ ਕੀਏ ਸਵੇਰ ਹੋ ਗਿਆ। ਚਨਕ ਉਦਕ ਸਨ ਮਾਤ ਉਬਾਰੇ, ਮਾਤਾ ਦਇਆ ਕੌਰ ਜੀ ਨੇ ਇਸ ਤਰ੍ਹਾਂ ਕਹਿੰਦੇ, ਜਿਹੜੇ ਰਾਤ ਨੂੰ ਛੋਲੇ ਜੇ ਪਾਣੀ ਵਿੱਚ ਭਿਉਂਦੇ ਸਨ, ਉਬਾਲਣਾ ਕੀਤੇ ਹਨ। ਭਰ ਚੰਗੇਰ ਸੁੱਤ ਕੇ ਕਰ ਹੋ ਦੀਨੀ, ਇਸ ਤਰ੍ਹਾਂ ਚਣਕੀਲੇ ਲੂਣ ਮਿਰਚ ਮਸਾਲਾ ਜਾ ਪਾ ਕੇ, ਉਹ ਘੁੰਗਣੀਆਂ ਜਾ ਬਣਾ ਕੇ ਵੱਡੀ ਸਾਰੀ ਥਾਲੀ, ਇੱਕ ਤਾਂ ਹੁੰਦੀ ਨਾ ਛੋਟੀ, ਇਹਨੂੰ ਤਾਂ ਥਾਲੀ ਕਿਹਾ ਜਾਂਦਾ, ਜਿਹੜੀ ਵੱਡੀ ਸਾਰੀ ਹੋਵੇ ਉਹਨੂੰ ਚੰਗੇਰ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਆ ਹੁਣ ਵੀ ਤੁਸੀਂ ਦੇਖੋਗੇ, ਉਹ ਸਿਰ ਦੇ ਉੱਪਰ ਚੁੱਕੀ ਜੇ ਫਿਰਦੇ ਹੁੰਦੇ ਆ, ਉਹ 3-4 ਫੁੱਟ ਲੰਮੀ ਹੁੰਦੀ ਹੈ, ਅਤੇ ਕਿਨਾਰੇ ਥੋੜ੍ਹੇ ਥੋੜ੍ਹੇ ਜਿਹੇ ਹੁੰਦੇ ਆ, ਥਾਲੀ ਦੇ ਛੋਟੀ ਹੁੰਦੀ ਅਤੇ ਕਿਨਾਰੇ ਉੱਪਰ ਵੱਡੇ ਵੱਡੇ ਹੁੰਦੇ ਆ, ਉਹ ਪ੍ਰਸ਼ਾਦਾ ਛਕਣ ਵਾਲੀ ਹੁੰਦੀ ਹੈ ਥਾਲੀ, ਅਤੇ ਜਿਹੜੀ ਚੰਗੇਰ ਹੈ ਇਹਦੇ ਵਿੱਚ ਇਹੋ ਜਿਹੇ ਸਾਜੋ ਸਮਾਨ ਪਾ ਕੇ, ਉਹ ਜਿਹੜੇ ਕੋਈ ਦੁਕਾਨਦਾਰ ਹੈ ਉਹ ਵੇਚਦੇ ਨੇ, ਇਸ ਤਰ੍ਹਾਂ ਵੱਡੀ ਸਾਰੀ ਜਿਹੜੀ ਚੰਗੇਰ ਜੀ ਭਰ ਕਰਕੇ ਪੁੱਤਰ ਨੂੰ ਉਹ ਦੇ ਦਿੱਤੀ ਹੈ। ਵੇਚੋ ਪੁੱਤਰ ਲਾਭ ਦਾ ਚੀਨੀ, ਨਾਲ ਮਾਤਾ ਨੇ ਕਿਹਾ ਵੀ ਇਹ ਪੁੱਤਰ ਲਾਭਦਾਈ ਜਾਣ ਕੇ ਇਹਨੂੰ ਤੁਸੀਂ ਇਹ ਚਨਿਆਂ ਨੂੰ ਵੇਚ ਦਿਓ, ਲਾਭ ਲੈ ਆਓ। ਲੈ ਕਰ ਗਏ ਬਾਜ਼ਾਰ ਕਿਰਪਾਲਾ, ਮਾਤਾ ਜੀ ਤੋਂ ਕਹਿੰਦੇ ਘੁੰਗਣੀਆਂ ਦੀ ਚੰਗੇਰ ਜੀ ਲੈ ਕੇ ਦਿਆਲੂ ਕਿਰਪਾਲੂ ਸਤਿਗੁਰੂ ਜੀ ਲਾਹੌਰ ਦੇ ਬਾਜ਼ਾਰ ਵਿੱਚ ਚਲੇ ਗਏ। ਹੋਕਾ ਦੇਵਤ ਮਧੁਰ ਵਿਸਾਲਾ, ਬੜੀ ਮਿੱਠੀ ਆਵਾਜ਼ ਨਾਲ ਆਪ ਜੀ ਹੋਕਾ ਦੇ ਰਹੇ ਹੈ, ਭਾਈ ਬੜੀਆਂ ਸੋਹਣੀਆਂ ਕੁੰਗਣੀਆਂ ਬਣੀਆਂ, ਬਹੁਤ ਸਵਾਦੀ ਆ ਭਾਈ, ਲੈ ਲਓ ਹੀ ਛਕ ਲਓ। 107 ਤਿੰਨ ਲੀਓ ਬੁਲਾਈ, ਇਸ ਤਰ੍ਹਾਂ ਹੋਕਾ ਦਿੰਦੇ ਫਿਰ ਰਹੇ ਸੀ ਬਾਜ਼ਾਰਾਂ ਵਿੱਚ, ਇੱਕ ਕੋਈ ਸਾਧੂ ਉੱਥੇ ਆ ਗਿਆ ਹੈ, ਉਹਨਾਂ ਨੇ ਇਹਨਾਂ ਨੂੰ ਆਵਾਜ਼ ਦੇ ਕੇ ਆਪਣੇ ਕੋਲ ਸੱਦ ਲਿਆ, ਬੁਲਾ ਲਿਆ। ਹਮੈਂ ਦੇਹੋ ਇਉਂ ਗਿਰਾ ਅਲਾਈ, ਇਸ ਤਰ੍ਹਾਂ ਸਾਧੂ ਨੇ ਬਚਨ ਕਿਹਾ ਵੀ ਬੱਚੇ ਆ ਘੁੰਗਣੀਆਂ ਜਿਹੜਾ ਤੂੰ ਜਿਹੜੀਆਂ ਵੇਚ ਰਿਹਾ ਬਈ, ਇਹ ਵੀ ਮੈਨੂੰ ਕੁਝ ਦੇ ਦੇ। ਸੁਣ ਇੱਕ ਮੁਸ਼ਟ ਲੱਗੇ ਭਰ ਦੇਣ, ਸਾਧੂ ਤੋਂ ਬਚਨ ਸੁਣ ਕੇ ਆਪ ਰਾਮਦਾਸ ਸਾਹਿਬ ਜੀ ਇੱਕ ਮੁੱਠੀ ਜੀ ਭਰ ਕੇ ਘੁੰਗਣੀਆਂ ਦੀ ਉਹ ਸਾਧੂ ਨੂੰ ਦੇਣ ਲੱਗੇ ਹਾਂ। ਹਮੈਂ ਨਾ ਚਾਹੇ ਏਕ ਕੀ ਲੈਣ, ਸਾਧੂ ਤਾਂ ਹੈ ਨਹੀਂ ਸੀ, ਉਹ ਪਰਮੇਸ਼ਰੀ ਕਹਿੰਦੇ ਸਾਧੂ ਰੂਪ ਵਿੱਚ ਆਇਆ ਹੋਇਆ ਸੀ, ਉਹ ਕਹਿਣ ਲੱਗਾ ਵੀ ਇੱਕ ਮੁੱਠੀ ਲੈਣ ਦੀ ਸਾਨੂੰ ਚਾਹਨਾ ਨਹੀਂ, ਅਸੀਂ ਤਾਂ ਜ਼ਿਆਦਾ ਇਹ ਘੁੰਗਣੀਆਂ ਲੈਣੀਆਂ ਹਨ। ਇਸ ਵਿਧ ਦੁਆ ਤ੍ਰੈ ਦੇਹ ਨਾ ਲੇਵੈ, ਫਿਰ ਉਹ ਸਾਧੂ ਨੂੰ ਕਹਿੰਦੇ ਵੀ ਤੁਸੀਂ ਚਲੋ 2 ਮੁੱਠੀਆਂ ਲੈ ਲਓ, 3 ਮੁੱਠੀਆਂ ਲੈ ਲਓ, 4 ਲੈ ਲਓ। ਉਹ ਕਹਿੰਦੇ ਵੀ ਇਸ ਤਰ੍ਹਾਂ ਇਹ 2-3 ਮੁੱਠੀਆਂ ਅਸੀਂ ਨਹੀਂ ਲੈਣੀਆਂ ਹਨ, ਉਹ ਇਹ ਦਿੰਦੇ ਆ ਤੇ ਉਹ ਲੈ ਨਹੀਂ ਰਹੇ ਸਾਧੂ। ਸਕਲ ਚੰਗੇਰ ਪਲਟ ਹੀ ਏਵੈ, ਜਦੋਂ ਸਾਧੂ ਕਹਿੰਦੇ ਵੀ 2-4 ਨਹੀਂ ਲੈਣੀਆਂ, ਦੇਣੀਆਂ ਤਾਂ ਸਾਰੀਆਂ ਹੀ ਦੇ ਦੇ, ਉਹ ਜਿੰਨੀ ਭਰੀ ਭਰਾਈ ਚੰਗੇਰ ਜੀ ਸੀ, ਫਿਰ ਸਾਧੂ ਦੇ ਬਸ ਝੋਲੀ ਦੇ ਵਿੱਚ ਆਪ ਜੀ ਨੇ ਪਲ ਦਿੱਤੀ ਹੈ, ਪਾ ਦਿੱਤੀ ਹੈ। ਇਸ ਤਰ੍ਹਾਂ ਉਹ ਪਰਮੇਸ਼ਰ ਹੀ ਕਹਿੰਦੇ ਐਸੇ ਰੂਪ ਵਿੱਚ ਆਇਆ ਸੀ, ਆਪ ਹੀ ਉਹ ਇੱਧਰ ਹੈ ਅਤੇ ਆਪ ਹੀ ਲੈਣ ਦੇਣ ਵਾਲਾ ਹੈ। ਉਹ ਕਹਿੰਦੇ ਵੀ ਤੂੰ ਤੇਰੇ ਵੀ ਲੰਗਰ ਚੱਲਦੇ ਰਹਿ, ਤੂੰ ਛਕਦਾ ਛਕਾਉਂਦਾ ਰਹੇ, ਤੂੰ ਮਹਾਨ ਪ੍ਰਤਾਪੀ ਹੋਵੇ। ਇਸ ਤਰ੍ਹਾਂ ਵਰਜੇ ਦੇਖ ਕੇ ਚਲਿਆ ਗਿਆ ਸਾਧੂ। ਗ੍ਰਹਿ ਆਏ ਪਿਤ ਦੇਖਿਓ ਖਾਲੀ, ਇੱਧਰ ਪਿਤਾ ਹਰਦਾਸ ਜੀ ਨੇ ਜਦੋਂ ਦੇਖਿਆ ਵੀ ਪੁੱਤਰ ਤਾਂ ਸਾਰੀ ਜਿਹੜੀ ਚੰਗੇਰ ਜੀ ਖਾਲੀ ਕਰਕੇ ਆ ਗਿਆ, ਕੁਝ ਮਾਇਆ ਤਾਂ ਲੈ ਕੇ ਆਇਆ ਨਹੀਂ ਹੈ। ਲੋਚਨ ਪੂਰ ਲਏ ਤਬ ਲਾਲੀ, ਜਿਵੇਂ ਫਿਰ ਪਿਤਾ ਦਾ ਸੁਭਾਅ ਹੁੰਦਾ ਹੀ ਹੈ ਵੀ ਜਦੋਂ ਖਾਲੀ ਆ ਜਾਏ ਕੋਈ ਲੈ ਕੇ ਨਾ, ਫਿਰ ਗੁੱਸੇ ਨਾਲ ਨੇਤਰ ਤਾਂ ਭਰਨੇ ਹੀ ਹੈ। ਤੇ ਅਰਦਾਸ ਜੀ ਨੇ ਕਹਿੰਦੇ ਨੇਤਰਾਂ ਵਿੱਚ ਕਹਿੰਦੇ ਗੁੱਸਾ ਭਰ ਲਿਆ, ਲਾਲ ਨੇਤਰ ਕਰ ਲਏ, ਦੇਖ ਪਿਤ ਨੈਣ ਵਹਿਰ ਨਿਕਸਾਏ, ਆ ਪਿਤਾ ਦੇ ਨੇਤਰ ਗੁੱਸੇ ਨਾਲ ਭਰੇ ਲਾਲ, ਦੇਖ ਕੇ ਰਾਮਦਾਸ ਸਾਹਿਬ ਜੀ ਚਟਪਟ ਘਰ ਤੋਂ ਬਾਹਰ ਨਿਕਲੇ ਆਏ, ਰੁਦਨ ਕਰਤ ਜਲ ਨੇਤਰ ਬਹਾਏ, ਆ ਕਹਿੰਦੇ ਬਾਹਰ ਜਾ ਕੇ ਰੋਣਾ ਕਰ ਰਹੇ, ਅੱਖਾਂ ਵਿੱਚੋਂ ਨੇਤਰ ਹੰਝੂ ਵਹਾ ਰਹੇ ਹੈ, ਵੀ ਦੇਖੋ ਕੋਈ ਅਸੀਂ ਮਾੜਾ ਕਰਕੇ ਤਾਂ ਕੋਈ ਆਏ ਨਹੀਂ ਹੈ, ਸਾਧੂ ਨੂੰ ਇਹ ਦੇ ਆਏ ਹਾਂ, ਕੋਈ ਸਾਧੂ ਨੂੰ ਦੇ ਦੇਣਾ ਕੋਈ ਮਾੜਾ ਥੋੜ੍ਹਾ ਕਰਮ ਹੁੰਦਾ ਹੈ। ਪਰ ਪਿਓ ਕਹਿੰਦਾ ਵੀ ਖਾਲੀ ਕਿਉਂ ਆਏ ਹੈ, ਸੰਗਤ ਤੇ ਚੱਲੀ ਨਿਹਾਰੀ, ਆ ਬਾਹਰ ਜਦੋਂ ਗਏ ਨੇ ਕੀ ਦੇਖਦੇ ਆ, ਕਹਿੰਦੇ ਸੰਗਤ ਚੱਲਦੀ ਹੋਈ ਇਹਨਾਂ ਨੇ ਦੇਖੀ, ਕਿਸੇ ਪਾਸੇ ਨੂੰ ਜਾ ਰਹੀ ਤਾਂ ਕੀ ਹੈ, ਗੋਇੰਦ ਵੱਲ ਹੈ ਪੂਰੀ ਵਿਚਾਰੀ, ਆ ਵਿਚਾਰਿਆ ਵੀ ਸੰਗਤ ਤਾਂ ਗੋਇੰਦਵਾਲ ਪੁਰੀ ਨੂੰ ਜਾ ਰਹੀ ਹੈ, ਤਿੰਨ ਸੰਗ ਚੱਲੇ ਕਿਰਪਾਲ ਵਿਸਾਲਾ, ਆਹੋ ਜਿਹੜੀ ਸੰਗਤ ਗੋਇੰਦਵਾਲ ਨੂੰ ਚੱਲ ਜਾ ਰਹੀ ਸੀ, ਜਲੂ ਕਿਰਪਾਲੂ ਰਾਮਦਾਸ ਸਾਹਿਬ ਜੀ ਉਹ ਸੰਗਤ ਨਾਲ ਹੀ ਚੱਲ ਪਏ, ਗੋਇੰਦਵਾਲ ਸਮੂਹ ਉਤਾਲਾ, ਸ੍ਰੀ ਗੋਇੰਦਵਾਲ ਸਾਹਿਬ ਨੂੰ ਸਮੂਹ ਸੰਗਤ ਦੇ ਨਾਲ ਬੜੀ ਛੇਤੀ ਹੀ, ਸਭ ਸੰਗਤ ਗੁਰ ਦਰਸ਼ਨ ਪਾਈ, ਇਧਰ ਜਿੰਨੀ ਸੰਗਤ ਸੀ ਉਹਨਾਂ ਨੇ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਪਾਏ, ਕੁਛ ਕੁ ਕਾਲ ਰਹਿ ਵਿਦਾ ਸਿਧਾਈ, ਕੁਝ ਕੁ ਸਮਾਂ ਸੰਗਤ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਰਹੀ ਹੈ, ਫਿਰ ਵਿਦਾ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੀ ਗਈ ਹੈ, ਰਹਿਤ ਭਏ ਗੁਰ ਕੇਰ ਹਦੂਰਾ, ਇਧਰ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਸਾਹਿਬ ਦੀ ਹਜ਼ੂਰੀ ਵਿੱਚ ਹੀ ਪੱਕਿਆਂ ਤੌਰ ਤੇ ਰਹਿ ਪਏ ਹਨ, ਜੋ ਭਾਖ ਹੈ ਕਰ ਹੈ ਦ੍ਰਿਤ ਰੂਰਾ, ਗੁਰੂ ਅਮਰਦਾਸ ਸਾਹਿਬ ਜੀ ਕੋ ਮੁੱਖੋਂ ਵਚਨ ਕਰਦੇ ਹਨ, ਉਹ ਬੜੀ ਛੇਤੀ ਕਰਦੇ ਆ ਸੋਹਣੇ ਢੰਗ ਨਾਲ ਕੰਮ ਕਾਰ, ਲੰਗਰ ਸੇਵਾ ਸਰਬ ਸੋ ਕਰ ਹੈ, ਗੁਰੂ ਕੇ ਲੰਗਰ ਦੀ ਜਿੰਨੀ ਸਾਰੀ ਸੇਵਾ ਹੈ ਬੜੇ ਚਾਵਸ਼ਾਂ ਨਾਲ ਆਪ ਸਾਰੀ ਕਰਦੇ, ਸਭ ਸੰਗਤ ਅਨਸਾਰੀ ਚਰ ਹੈ, ਸੰਗਤ ਆਉਣ ਜਾਣ ਵਾਲੀ ਹੈ ਸਾਰਿਆਂ ਦੇ ਅਨਸਾਰੀ ਹੋ ਕੇ ਚੱਲਦੇ, ਜਿਵੇਂ ਸੰਗਤ ਕਹਿੰਦੀ ਉਵੇਂ ਕਰਦੇ, ਇਤ ਇਹ ਭਾਈ ਔਰ ਸੁਣ ਕਾਨੀ, ਕਵੀ ਜੀ ਕਹਿੰਦੇ ਸਰੋਤਾ ਜਿਵੇਂ ਇੱਧਰ ਤਾਂ ਇਉਂ ਗੱਲ ਹੋ ਵੀ ਵੀ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਏ, ਸੇਵਾ ਵਿੱਚ ਲੱਗ ਗਏ, ਇੱਧਰ ਕਹਿੰਦੇ ਹੋਰ ਇੱਕ ਤੁਸੀਂ ਕਹਾਣੀ ਸੁਣ ਲਓ ਕੰਨ ਵਿੱਚ, ਮਹਿਲ ਕਹਿਓ ਜਿਮ ਗੁਰ ਪ੍ਰਤ ਬਾਣੀ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਿਲ ਰਾਮੋ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਤਾਂ ਹੀ ਬਚਨ ਬਾਣੀ ਕਹੇ ਸੀ, ਉਹ ਸੁਣੋ ਗੱਲ, ਮਹਾਰਾਜ ਸੁਣੀਏ ਬਚ ਮੇਰਾ, ਗੁਰੂ ਅਮਰਦਾਸ ਜੀ ਨੂੰ ਰਾਮੋ ਪਤਨੀ ਨੇ ਕਿਹਾ ਕਿ ਮਹਾਰਾ ਪਤੀ ਸਤਿਗੁਰੂ ਮੇਰੇ ਬਚਨ ਸੁਣੀਏ ਧਿਆਨ ਦੇ, ਭਾਨੀ ਵੱਡੀ ਭਈ ਮੈਂ ਹੇਰਾ, ਮੈਂ ਦੇਖ ਲਿਆ ਵੀ ਜਿਹੜੀ ਛੋਟੀ ਸੁਪੁੱਤਰੀ ਹੈ ਭਾਨੀ ਉਹ ਉਮਰ ਵਿੱਚ ਕਾਫੀ ਵੱਡੀ ਹੋ ਗਈ ਹੈ, ਇਸ ਕੀ ਬਨ ਹੈ ਸਗਾਈ ਕਰੀ, ਆਏ ਜਿਹੜੀ ਬੀਬੀ ਭਾਨੀ ਹੈ ਕਿਤੇ ਨਾ ਕਿਤੇ ਦੀ ਜਿਹੜੀ ਸਗਾਈ ਕਰਨੀ ਬਣਦੀ ਹੈ, ਮੰਗਣਾ ਸੰਬੰਧ ਕਰਨਾ ਬਣਦਾ ਹੈ, ਇਮ ਮਾਤਾ ਤਬ ਗਿਰਾ ਉਚਰਈ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਤਾਈ ਮਾਤਾ ਜੀ ਨੇ ਰਾਮੋ ਜੀ ਨੇ ਪਤੀ ਸਤਿਗੁਰਾਂ ਤੋਂ ਵਚਨ ਕਿਹਾ ਹੈ, ਇਮ ਸੁਣ ਗੁਰ ਆਏ ਨਿਜ ਥਾਨਾ, ਆਪਣੇ ਪਤਨੀ ਰਾਮੋ ਤੋਂ ਸੁਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਸਥਾਨ ਚਵਾਰਾ ਸਾਹਿਬ ਵਾਲੇ ਥਾਂ ਗਏ, ਬੈਠੇ ਬਾਰੀ ਬੀਚ ਨਿਧਾਨਾ, ਕਿਰਪਾ ਦੇ ਖਜ਼ਾਨਾ ਸਤਿਗੁਰੂ ਚਵਾਰਾ ਸਾਹਿਬ ਦੇ ਵਿਚਕਾਰ ਜਿਹੜੀ ਬਾਰੀ ਜੀ ਹੈ ਮੋਹਰੀ ਜੀ ਉਹਦੇ ਵਿੱਚ ਆਪ ਜੀ ਬੈਠ ਗਏ, ਬੁਲਾਏ ਕਹਿਓ ਸੁਣ ਪ੍ਰੋਧਾ, ਉਸ ਮੈਂ ਬ੍ਰਹਮਣ ਲੋਕ ਹੀ ਬਾਹਰ ਬੁਰ ਜਾ ਕੇ ਰਿਸ਼ਤੇ ਦੇਖ ਕੇ ਕਰਿਆ ਕਰਾਏ ਕਰਦੇ ਸਨ, ਕਹਿੰਦੇ ਇਸ ਤਰ੍ਹਾਂ ਬ੍ਰਹਮਣ ਨੂੰ ਬੁਲਾ ਲਿਆ ਹੈ ਤੇ ਬਚਨ ਕਿਹਾ ਹੈ, ਕਰੋ ਸਗਾਈ ਭਾਨੀ ਸੋਧਾ, ਬ੍ਰਹਮਣ ਕੋਈ ਸੋਹਣੀ ਜਗ੍ਹਾ ਦੇਖ ਕੇ ਤੇ ਵਿਚਾਰ ਕਰਕੇ ਸਾਡੀ ਸੁਪੁੱਤਰੀ ਦੀ ਸਗਾਈ ਤੂੰ ਕਰ ਦੇ, ਸੁਣ ਦਿਜ ਕਹਿਓ ਕੇ ਸੁਣੋ ਕਿਰਪਾਲੂ। ਸੁਣ ਕੇ ਬ੍ਰਹਮਣ ਨੇ ਉਸ ਵੇਲੇ ਕਿਹਾ ਕਿ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਸੁਣੋ, ਇਸ ਬਾਲ ਸਮ ਹੋਵੇ ਬਾਲੂ। ਆ ਜਿਹੜਾ ਸਾਹਮਣੇ ਬੱਚਾ ਮਹਾਰਾਜ ਰਾਮਦਾਸ ਸਾਹਿਬ ਜੀ ਦੇ ਚੱਕਰ ਕੱਟ ਰਿਹਾ, ਸੇਵਾ ਕਰ ਰਿਹਾ, ਇਹੋ ਜਿਹਾ ਬੱਚਾ ਮਹਾਰਾਜ ਬੀਬੀ ਭਾਨੀ ਦੇ ਨਾਲ ਸੰਬੰਧ ਜੋੜਨ ਵਾਲਾ ਹੋਵੇ। ਸੁਣ ਬਚ ਬ੍ਰਿਪ ਮੌਨ ਗਹਿਲੀਨੀ। ਆ ਬ੍ਰਹਮਣ ਤੋਂ ਬਚਨ ਸੁਣ ਕੇ ਗੁਰੂ ਅਮਰਦਾਸ ਜੀ ਨੇ ਚੁੱਪੀ ਧਾਰਨ ਕਰ ਲਈ। ਇਸੈ ਬੁਲਾਵੋ ਗੁਰ ਕਹਿ ਦੀਨੀ। ਕੁਝ ਸਮੇਂ ਬਾਅਦ ਫਿਰ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕਹਿ ਦਿੱਤਾ, ਚੰਗਾ ਵੀ ਆ ਰਾਮਦਾਸ ਬੱਚੇ ਨੂੰ ਕੋਲ ਬੁਲਾਓ ਸਾਡੇ। ਸੁਣ ਬਿਪ ਰਾਮਦਾਸ ਬੁਲਵਾਵਾ। ਬ੍ਰਹਮਣ ਨੇ ਸੁਣ ਕੇ ਇਸ ਤਰ੍ਹਾਂ ਰਾਮਦਾਸ ਜੀ ਨੂੰ ਸਦ ਲਿਆ, ਬੁਲਵਾ ਲਿਆ। ਆਏ ਗੁਰੂ ਢਿੱਗ ਸੀਸ ਨਿਵਾਵਾ। ਆਪ ਜੀ ਨੇ ਆ ਕੇ ਗੁਰੂ ਅਮਰਦਾਸ ਦੀ ਜੂਰੀ ਵਿੱਚ ਸੀਸ ਝੁਕਾ ਦਿੱਤਾ ਹੈ। ਹੱਥ ਜੋੜ ਬੈਠਿਓ ਗੁਰ ਪਾਸ। ਹੱਥ ਜੋੜ ਕੇ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਪਾਸ ਸਜ ਗਏ, ਬੈਠ ਗਏ। ਅਮਰਦਾਸ ਗੁਰ ਬਾਕ ਪ੍ਰਕਾਸ਼। ਰਾਮਦਾਸ ਜੀ ਵੱਲੇ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਮੁੱਖੋਂ ਬਚਨ ਕਿਹਾ ਪ੍ਰਗਟ ਗੁਰੂ ਦੇ ਵਿੱਚ, ਕਾ ਕੋ ਸੁਤ ਕੋ ਜਾਤ ਸਥਾਨਾ। ਰਾਮਦਾਸ ਕਿਸਦਾ ਪੁੱਤਰ ਹੈ, ਕੌਣ ਕੋਈ ਤੇਰੀ ਜਾਤ ਹੈ, ਕਿਹੜਾ ਸਥਾਨ ਹੈ ਤੇਰਾ। ਕਹੋ ਮੋਹ ਟਿਗ ਸਭ ਬਿਪਤਾਨਾ। ਨਾ ਕਹਿੰਦੇ ਵਿਧੀ ਪੂਰਵਕ ਢੰਗ ਤਰੀਕੇ ਨਾਲ ਸਾਰਾ ਤੂੰ ਵੀ ਕਹਿ ਦੇ ਵੇਰਵੇ ਨਾਲ। ਸੋਡ ਬੰਸ ਲਵਪੁਰ ਪ੍ਰਭ ਬਾਸਾ। ਉਸ ਵੇਲੇ ਰਾਮਦਾਸ ਜੀ ਵੇਲੇ ਹੇ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ ਲਾਹੌਰ ਸ਼ਹਿਰ ਹੈ, ਸੋਡੀਆਂ ਦੀ ਬੰਸ ਵਿੱਚੋਂ ਹਾਂ। ਸੁਤ ਹਰਦਾਸ ਨਾਮ ਰਾਮਦਾਸਾ। ਮੇਰੇ ਪਿਤਾ ਦਾ ਨਾਮ ਹਰਦਾਸ ਹੈ, ਉਹਨਾਂ ਦਾ ਪੁੱਤਰ ਹੈ, ਨਾਮ ਮੇਰਾ ਮਹਾਰਾ ਰਾਮਦਾਸ ਹੈ ਰੱਖਿਆ ਹੋਇਆ। ਸੁਨ ਬਚ ਹਰਖੇ ਪਰਮ ਕਿਰਪਾਲਾ। ਜੋ ਮਹਾਨ ਦਿਆਲੂ ਕਿਰਪਾਲੂ ਸਤਿਗੁਰੂ ਰਾਮਦਾਸ ਜੀ ਤੋਂ ਸੁਣ ਕੇ ਬਚਨ ਬੜੇ ਖੁਸ਼ ਹੋ ਗਏ। ਲਿਖੀ ਲਿਖ ਪੱਤਰੀ ਲਵਪੁਰ ਤਤਕਾਲਾ। ਕਹਿੰਦੇ ਝਟਪਟ ਚਿੱਠੀ ਲਿਖ ਕੇ ਲਾਹੌਰ ਵੱਲ ਨੂੰ ਭੇਜ ਦਿੱਤੀ ਹੈ। ਲੀਨ ਸਦਾਏ ਮਾਤ ਪਿਤ ਤਬੈ। ਮਾਤਾ ਦਇਆ ਕੌਰ ਜੀ ਇਹਨਾਂ ਦੇ ਪਿਤਾ ਹਰਦਾਸ ਜੀ ਨੂੰ ਬੜੀ ਛੇਤੀ ਗੋਇੰਦਵਾਲ ਸਾਹਿਬ ਵਿਖੇ ਬੁਲਾ ਲਿਆ। ਕਰੀ ਸਗਾਈ ਹਰਖਤ ਸਬੈ। ਕਹਿੰਦੇ ਇਸ ਤਰ੍ਹਾਂ ਸਗਾਈ ਕਰ ਦਿੱਤੀ ਬੀਬੀ ਭਾਨੀ ਜੀ ਇਹਨਾਂ ਨਾਲ ਤੇ ਸਾਰੇ ਪਰਿਵਾਰ ਦੇ ਜੀ ਖੁਸ਼ ਹੋ ਗਏ। ਕੁਛ ਕ ਕਾਲ ਲਓ ਕਰਿਓ ਵਿਵਾਹ। ਕੁਝ ਕੁ ਸਮੇਂ ਤੋਂ ਬਾਅਦ ਫਿਰ ਇਹਨਾਂ ਦਾ ਵਿਵਾਹ ਕਰ ਦਿੱਤਾ। ਸਭ ਹਿੰਨ ਬੀਚ ਭਇਓ ਉਤਸ਼ਾਹ। ਸਾਰਿਆਂ ਦੇ ਵਿੱਚ ਹੀ ਬੜਾ ਭਾਰੀ ਇਸ ਤਰ੍ਹਾਂ ਉਤਸ਼ਾਹ ਹੋਇਆ। ਪਰ ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਕਵੀ ਸੰਤੋਖ ਸਿੰਘ ਦੀ ਜਿਹੜਾ ਪਿਛਲੇ ਜੀਵਨ ਆਇਆ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ, ਉਤੋਂ ਹੀ ਸਾਰਾ ਇਹ ਖੋਜ ਕਰਕੇ ਇਹ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਦੀ ਛਾਤੀ ਹੈ ਗੋਇੰਦਵਾਲ ਸਾਹਿਬ ਵਿਖੇ ਨਹੀਂ ਹੋਈ ਸੀ, ਸਗੋਂ ਆਪ ਜੀ ਜਿਸ ਵੇਲੇ ਬਾਸਰ ਕੇ ਨਗਰ ਰਹਿ ਰਹੇ ਸੀ, ਅਤੇ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਣ ਸ਼੍ਰੀ ਖਡੂਰ ਸਾਹਿਬ ਨਹੀਂ ਆਏ ਸੀ, ਉਸ ਤੋਂ ਪਹਿਲਾਂ ਇਹ ਸਾਰਾ ਕੁਛ ਹੋਇਆ ਸੀ। ਕਿਉਂਕਿ ਆਪ ਤਾਂ 84 ਸਾਲ ਦੀ ਉਮਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਛਣ ਵਿੱਚ ਚੱਲ ਕੇ ਆਏ, ਗੱਦੀ 'ਤੇ ਬੈਠੇ ਸਨ, 72 ਸਾਲ ਦੀ ਉਮਰ ਵਿੱਚ ਆਏ ਸਨ, ਇਸ ਕਰਕੇ ਬਾਕੀ ਨਾਲ ਨਾਲ ਉਹਨਾਂ ਨੇ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਿਹਾ ਵੀ ਮਹਾਰਾਜ ਦੋ ਪੁੱਤਰੀਆਂ ਦੋ ਪੁੱਤਰ ਹਨ, ਉਹਨਾਂ ਦੀਆਂ ਸ਼ਾਦੀਆਂ ਹੋ ਚੁੱਕੀਆਂ ਹਨ, ਉਹ ਹੇਠਾਂ ਸਾਰੀ ਟਿੱਪਣ ਦਿੱਤੀ ਹੈ ਵੀ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹੀ ਸਿੱਧ ਹੁੰਦਾ ਵੀ ਜਦੋਂ ਆਪ ਬਾਸਰ ਕੇ ਨਗਰ ਸੀ ਉੱਥੇ ਬੀਬੀ ਦਾਨੀ ਦੀ ਅਤੇ ਬੀਬੀ ਭਾਨੀ ਜੀ ਦੀ ਜਿਹੜੀ ਇਹ ਸ਼ਾਦੀ ਹੋ ਸਕੀ ਸੀ, ਵੀ ਇਹ ਜਿਹੜਾ ਪ੍ਰਸੰਗ ਹੈ ਕਿਸੇ ਨੇ ਕਹਿੰਦੇ ਇਸ ਤਰ੍ਹਾਂ ਆਖੇ ਕਿਉਂ ਜਾਂ ਇੱਥੇ ਦਿੱਤਾ ਹੋਇਆ ਹੈ। ਤਿੰਨ ਕੋ ਵਿਦਾ ਕੀਨ ਲਵਪੁਰ ਕੋ। ਇਸ ਤਰ੍ਹਾਂ ਕਹਿੰਦੇ ਜੀ ਰਾਮਦਾਸ ਸਾਹਿਬ ਜੀ ਦਾ ਵਿਵਾਹ ਜਾ ਕਰਕੇ ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਇਹਨਾਂ ਨੂੰ ਗੁਰਦਾ ਬਹੋਰ ਵੱਲ ਨੂੰ ਭੇਜ ਦਿੱਤਾ। ਪਾਸ ਰਹੇ ਅਨਗਾਮੀ ਗੁਰ ਕੋ ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਅਨੁਸਾਰੀ ਹੋ ਕੇ ਇੱਥੇ ਗੋਇੰਦਵਾਲ ਵੇਖੇ ਘੋੜੀ ਰਹਿ ਪਏ ਹਨ। ਸੇਵਾ ਕਰੈ ਸਕਲ ਗੁਣ ਖਾਨੇ, ਜੋ ਗੁਣਾਂ ਦੇ ਖਾਣ ਗੁਰੂ ਅਮਰਦਾਸ ਸਾਹਿਬ ਉਹਨਾਂ ਦੀ ਸਾਰੀ ਸੇਵਾ ਇਹ ਆਪ ਕਰਦੇ ਹਨ। ਅੱਗੇ ਹੋ ਕੇ ਸਾਹਿਬ ਜੀ ਕੋ ਆਗਿਆ ਕਰਦੇ ਉਹੀ ਮੰਨਦੇ ਹਨ। ਜਾਂ ਵਿਦ ਸੰਮਤ ਬਹੁਤ ਬਿਤਾਏ, ਇਸ ਤਰ੍ਹਾਂ ਕਹਿੰਦੇ ਸ਼ਾਦੀ ਹੋਇਆ ਨੂੰ ਕਾਫੀ ਸਮਾਂ ਬੀਤਿਆ ਗੁਰੂ ਰਾਮਦਾਸ ਸਾਹਿਬ ਜੀ ਦੇ ਅਮਰਦਾਸ ਸਾਹਿਬ ਜੀ ਸੇਵਾ ਵਿੱਚ ਆਇਆ ਹੋਇਆ ਜਿਹਦਾ ਸਮਾਂ ਕਾਫੀ ਲੰਘਿਆ ਹੈ। ਸੇਵਾ ਕਰਤ ਸਕਲ ਹਰ ਖਾਏ, ਸਾਰੀ ਜਿਹੜੀ ਸੇਵਾ ਬੜੀ ਖੁਸ਼ ਹੋ ਕੇ ਆਪ ਜੀ ਕਰਦੇ ਹਨ। ਸੰਮਤ ਸੋਲ ਹੈ ਸਤ ਸੁਤ ਇੱਕ ਚਾਰੀ, ਸੰਮਤ ਸੋਲ ਹੈ ਸਤ ਇੱਕ ਚਾਰੀ, ਬਿਕਰਮੀ ਸੰਮਤ 1601 ਤੇ 4-5 ਬਣ ਗਿਆ। ਇਸ ਤਰ੍ਹਾਂ ਕਹਿੰਦੇ ਬਿਕਰਮੀ ਸੰਮਤ 1605 ਸੀ, ਸਮਝੋ। ਜਨਮਿਓ ਪ੍ਰਿਥਿਆ ਪ੍ਰਥਮ ਹੰਕਾਰੀ, ਜਿਹੜਾ ਕਹਿੰਦੇ ਬਹੁਤ ਵੱਡਾ ਹੰਕਾਰੀ ਹੈ ਨਾ ਪ੍ਰਿਥੀ ਚੰਦ, ਸਭ ਤੋਂ ਪਹਿਲੇ ਪੈਦਾ ਹੋਇਆ ਸੀ 1605 ਵਿੱਚ। ਪਰ ਇਹ ਵੀ ਕਵੀ ਜੀ ਨੇ ਜਿਵੇਂ ਆਪ ਜੀ ਦੇ ਅਵਤਾਰ ਸੰਬੰਧੀ ਉਹ 10 ਸਾਲ ਦਾ ਫਰਕ ਪਾਇਆ ਹੈ, ਇਸੇ ਤਰ੍ਹਾਂ ਪ੍ਰਿਥੀਏ ਦਾ ਜਨਮ ਦਾ ਵੀ 10 ਸਾਲ ਦਾ ਫਰਕ ਪਾ ਦਿੱਤਾ ਹੈ, ਕਿਉਂਕਿ ਉਹ ਸੰਸਾਰ ਤੇ ਤਾਂ ਠੀਕ ਹੀ ਹੈ ਜਦੋਂ 81 ਸੰਮਤ ਕਹਿੰਦੇ ਨੇ, ਪਰ 91 ਵਿੱਚ ਹੋਇਆ ਸੀ 10 ਸਾਲ ਬਾਅਦ, ਜਿਸ ਕਰਕੇ ਪ੍ਰਿਥੀ ਚੰਦ ਦਾ ਜਿਹੜਾ ਜਨਮ ਉਹ ਵੀ 10 ਸਾਲ ਬਾਅਦ ਹੀ ਸਮਝਣਾ, 1500 ਸਮਝਣਾ ਹੈ, 5 ਦੇ ਥਾਂ 1615 ਬਿਕਰਮੀ ਨੂੰ ਹੋਇਆ ਸੀ। ਹਿਰਦੈ ਆਨੰਦਤ ਦੰਪਤ ਹੋਇਆ, ਜਦੋਂ ਇਹ ਪ੍ਰਿਥੀ ਚੰਦ ਪੈਦਾ ਹੋਏ ਕਹਿੰਦੇ ਰਾਮਦਾਸ ਸਾਹਿਬ ਜੀ ਤੇ ਇਹਨਾਂ ਦੇ ਪਤਨੀ ਬੀਬੀ ਭਾਨੀ ਜੀ ਬੜੇ ਆਨੰਦ ਹੋਏ ਹਿਰਦੇ ਵਿੱਚ। ਪ੍ਰਿਤ ਪਾਰਿਓ ਬਹੁ ਲਾਡ ਲੜੈਕ, ਹਾਂ ਬੜੇ ਲਾਡ ਲੜਾ ਕੇ ਤਰ੍ਹਾਂ ਤਰ੍ਹਾਂ ਦੇ ਲਾਡ ਕਰਕੇ ਪ੍ਰਿਥੀ ਚੰਦ ਨੂੰ ਪਾਲਿਆ ਪੋਸਿਆ ਹੈ। ਸਮਾਂ ਬਿਤਾਇਓ ਕੇਤਿਕ ਧਾਮ, ਇਸ ਤਰ੍ਹਾਂ ਆਪਣੇ ਘਰ ਦੇ ਵਿੱਚ ਰਹਿੰਦਿਆਂ ਜਦੋਂ ਕੁਝ ਕੁ ਸਮਾਂ ਹੋਰ ਬਿਤਾਇਆ, 3 ਸਾਲ ਹੋਰ ਬੀਤੇ ਹਨ। ਜਨਮਿਓ ਮਹਾਦੇਵ ਅਭਿਰਾਮ, ਹਾਂ ਪ੍ਰਿਥੀ ਚੰਦ ਤੋਂ ਫਿਰ 3 ਕੁ ਸਾਲ ਬਾਅਦ ਜਿਹੜਾ ਇਹ ਸੋਹਣੇ ਸੁਭਾਅ ਵਾਲਾ ਦੀਵਾਨਾ ਮਸਤਾਨਾ ਮਹਾਦੇਵ ਹੈ, ਇਹ ਪੈਦਾ ਹੋ ਗਿਆ। ਇਹ 1618 ਬਿਕਰਮੀ ਸੰਮਤ ਵਿੱਚ ਪੈਦਾ ਹੋਇਆ, ਸਮਝਣਾ। ਸੰਮਤ ਖੋੜਸ ਸੈ ਅਰ ਅਸ, ਇੱਥੇ ਹੁਣ ਬਿਕਰਮੀ ਸੰਮਤ ਕਹਿੰਦੇ 1608 ਸੀ, ਪਰ 10 ਸਾਲ ਦਾ ਫਰਕ 18 ਸਮਝਣਾ ਹੈ ਸ਼ੁੱਧ। ਪ੍ਰਿਤ ਪਾਰੇ ਦੋਨਹ ਪਰ ਪੁਸ, ਇਸ ਤਰ੍ਹਾਂ ਕਹਿੰਦੇ ਦੋਨਾਂ ਨੂੰ ਮਾਤਾ ਨੇ ਪਾਲਿਆ ਪੋਲਿਆ ਤੇ ਬੜਾ ਰਿਸ਼ਟ ਪੁਸ਼ਟ ਕੀਤਾ। 1610 ਉਪਰ ਭਏ, ਇਸ ਤਰ੍ਹਾਂ ਜਦੋਂ 1600 ਬਿਕਰਮੀ ਸੰਮਤ ਤੋਂ ਅੱਗੇ 10 ਸਾਲ ਹੋਰ ਉੱਪਰ ਹੋ ਗਏ। ਵਧੀ ਵਿਸਾਖ ਸਪਤਮੀ ਥੀਏ, ਕਹਿੰਦੇ ਵਿਸਾਖ ਦੇ ਹਨੇਰ ਪੱਖ ਦੀ 7ਵੀਂ ਚਿਤ ਹੈ ਸੀ। ਮੇਖ ਪ੍ਰਵਿਰਸੇ 8-10 ਕੇਰਾ, ਮੇਖ ਦਾ ਮਹੀਨਾ, ਮੇਖ ਰਾਸ ਵਿੱਚ ਜਦੋਂ ਵਿਸਾਖ ਦਾ ਮਹੀਨਾ ਹੁੰਦਾ ਹੈ ਉਦੋਂ ਮੇਖ ਰਾਸ ਵਿੱਚ ਸੂਰਜ ਜਾਂਦਾ ਹੈ। ਜੋ ਸਮਤ ਅਨੁਸਾਰ ਜਿਹੜਾ ਵਿਸਾਖ ਦਾ ਮਹੀਨਾ ਪਹਿਲਾ ਮਹੀਨਾ ਹੈ, ਕਿਉਂਕਿ ਮੇਖ ਰਾਸ ਫਿਰ ਇਹ ਪਹਿਲੀ ਰਾਸ ਹੈ, ਉਸ ਤੋਂ ਫਿਰ ਦੂਜੀ ਬਿਰਖ ਰਾਸ ਹੈ, ਜੇਠ ਦਾ ਮਹੀਨਾ ਮੇਖ ਬਿਰਖ, ਇਸ ਤਰ੍ਹਾਂ ਅੱਗੇ ਮੇਖ ਬ੍ਰਿਸ਼ ਕੰਨਿਆ ਤੁਲਾ ਬ੍ਰਿਸ਼ਕ ਅਤੇ ਇਸ ਤਰ੍ਹਾਂ ਹੀ ਅੱਗੇ ਧਨ ਅਤੇ ਕੁੰਭ ਅਤੇ ਮੀਨ, ਆਖਰੀ ਮਹੀਨਾ ਜਿਹੜਾ ਉਹ ਚੇਤ ਦਾ ਹੈ ਉਹ ਬਾਰਵਾਂ ਮਹੀਨਾ ਜੋ ਸੰਮਤ ਅਨੁਸਾਰ ਜਦੋਂ ਮੀਨ ਰਾਸੀ ਵਿੱਚ ਚਲਾ ਜਾਂਦਾ ਹੈ ਸੂਰਜ ਉਹ ਆਖਰੀ ਹੈ ਮਹੀਨਾ ਉਹ ਭਗਣ ਦਾ ਚੇਤ ਦਾ ਬਣਦਾ ਹੈ। ਇਸ ਕਰਕੇ ਕਹਿੰਦੇ ਜਿਹੜਾ ਇਹ ਮੇਖ ਰਾਸੀ ਦਾ ਸੂਰਜ ਜਿਹਨੇ ਵਿਸਾਖ ਦੇ ਮਹੀਨੇ 28 ਵਿਸਾਖ ਨੂੰ ਮੰਗਲਵਾਰ ਲਗਨ ਸੁਭ ਹੇਰਾ, ਹਾਂ ਮੰਗਲਵਾਰ ਦਿਨ ਸੀ ਸੋਹਣੇ ਜਿਹੜੇ ਕੋਈ ਲਗਨ ਵਗੈਰਾ ਕੁੰਡਲੀ ਦੇ ਦੇਖੇ ਗਏ। ਜਮਨੰਗ ਜਾਮ ਜਾਮਨੀ ਜਬੈ, ਕਹਿੰਦੇ ਦੋ ਕੁਪਹਿਰ ਰਾਤ ਚਲੀ ਗਈ ਸੀ ਉਤੋ ਨਛੱਤਰ ਰੋਹਣੀ ਤਬੈ, ਜਿਹੜੇ 27 ਨਛੱਤਰ ਸੀ ਭਰਨੀ ਕਿਰਤ ਕਾਲਕ ਹਨ ਉਹਨਾਂ ਵਿੱਚੋਂ ਕਹਿੰਦੇ ਰੋਹਣੀ ਨਛੱਤਰ ਹੈ ਸੀ ਲਗਨ ਵਿੱਚ। ਸ੍ਰੀ ਗੁਰ ਅਰਜਨ ਕੁਲ ਨਭ ਚੰਦ, ਕਹਿੰਦੇ ਸਵਾਏ ਮਾਨ ਗੁਰੂ ਅਰਜਨ ਦੇਵ ਜੀ ਸੋਢ ਕੁਲ ਦੇ ਆਕਾਸ਼ ਦੇ ਚੰਦਰਮਾ ਰੂਪ, ਲੀਨੋ ਜਨਮ ਆਨੰਦ ਬਿਲੰਦ, ਬੜਾ ਭਾਰੀ ਕਹਿੰਦੇ ਇਸ ਤਰ੍ਹਾਂ ਆਪਣੇ ਆਨੰਦ ਮੌਜ ਵਿੱਚ ਹੀ ਅਵਤਾਰ ਧਾਰਨ ਕਰ ਲਿਆ। ਇਹਨਾਂ ਨੇ 10 ਲਿਖੇ, 10 ਦੇ ਥਾਂ ਅੱਗੇ 20 ਸਮਝਣਾ ਹੈ। 1620 ਵਿਕਰਮੀ ਸੰਮਤ ਨੂੰ ਆਪ ਜੀ ਨੇ ਅਵਤਾਰ ਧਾਰਿਆ ਹੈ ਸੀ। ਸਦਨ ਨਾਨਕੇ ਭਾਏ ਵਡੇਰੇ, ਆਪ ਜੀ ਕਹਿੰਦੇ ਨਾਨਕੇ ਘਰ ਦੇ ਵਿੱਚ ਕੋਇਨਵਾਲ ਦੇ ਵਿੱਚ ਹੀ ਵੱਡੇ ਉਮਰ ਵਿੱਚ ਹੋਏ। ਬਾਲ ਆਰ ਬਲ ਤਰਨ ਚੁਫ ਸੁਫੇਰੇ, ਬਾਲ ਕੁਮਰਾ ਵਿੱਚ ਵੀ ਫਿਰ ਜਵਾਨ ਅਵਸਥਾ ਵੀ ਆਪ ਜੀ ਦੀ ਸ੍ਰੀ ਕੋਇਨਵਾਲ ਸਾਹਿਬ ਨਾਨਕੇ ਘਰ ਹੀ ਹੋਈ। ਵਿਆਹ ਆਦ ਮੰਗਲ ਜੇ ਨਾਨਾ, ਇਸ ਤਰ੍ਹਾਂ ਵਿਆਹ ਤੋਂ ਆ ਲੈ ਕੇ ਹੋਰ ਜੋ ਤਰ੍ਹਾਂ ਤਰ੍ਹਾਂ ਦੇ ਮੰਗਲਾਚਾਰ ਖੁਸ਼ੀਆਂ ਦੇ ਸਮੇਂ ਹੋਏ ਗੋਇੰਦਵਾਲ ਮਹਾਨਾ, ਸਾਰੇ ਗੁਰੂ ਅਰਜਨ ਦੇਵ ਜੀ ਦੇ ਕਹਿੰਦੇ ਨਾਨਕੇ ਘਰ ਗੋਇੰਦਵਾਲ ਵਿਖੇ ਹੋਏ ਸਨ। ਮਹਿਲਾ ਗੰਗਾ ਅਰਜਨ ਪਿਆਰੀ, ਇਸੇ ਤਰ੍ਹਾਂ ਮਹਿਲ ਆਪ ਜੀ ਦੇ ਗੰਗਾ ਜੀ ਸਨ ਜੋ ਗੁਰੂ ਅਰਜਨ ਦੇਵ ਜੀ ਨੂੰ ਬੜੇ ਪਿਆਰੇ ਸਨ। ਰਹੇ ਆਨੰਦ ਸਦਾ ਸੁਖਕਾਰੀ, ਇਸ ਤਰ੍ਹਾਂ ਇਹਨਾਂ ਨਾਲ ਮੋਹ ਪਿੰਡ ਵੀ ਸ਼ਾਦੀ ਹੋਈ ਸੀ ਤੇ ਸਦਾ ਸੁਖ ਦੇਣ ਵਾਲੇ ਆਨੰਦ ਖੁਸ਼ ਹੋ ਰਹੇ। ਦੋਹਰਾ ਅਕਬਰ ਕੋ ਮੰਤਰੀ ਹੁਤੋ, ਇਸ ਤਰ੍ਹਾਂ ਜਾਣੀ ਗੁਰੂ ਰਾਮਦਾਸ ਦੇਵ ਜੀ ਦੀ ਸ਼ਾਦੀ ਹੋਈ, ਅੱਗੇ ਸੰਤਾਨ ਹੋਈ। ਇਹਦੇ ਸੰਬੰਧੀ ਕਵੀ ਜੀ ਨੇ ਥੋੜ੍ਹੀ ਜਿਹੀ ਬਾਖ ਸੰਖੇਪਤ ਨਾਲ ਦਿੱਤੀ ਹੈ, ਬਾਕੀ ਪ੍ਰਸੰਗ ਅੱਗੇ ਸਾਰਾ ਖੋਲ੍ਹ ਕੇ ਕਹਿਣਗੇ। ਹੁਣ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦਾ ਹੀ ਪ੍ਰਸੰਗ ਕਹਿਣ ਲੱਗੇ। ਕਹਿੰਦੇ ਉਸ ਸਮੇਂ ਅਕਬਰ ਪਾਤਸ਼ਾਹ ਦਾ ਇੱਕ ਮੰਤਰੀ ਹੈ ਸੀ, ਬਿਪਰ ਬੀਰਬਲ ਨਾਮ, ਬ੍ਰਾਹਮਣ ਸੀ ਤੇ ਉਹ ਵਜ਼ੀਰ ਦਾ ਨਾਮ ਬੀਰਬਲ ਕਰਕੇ ਪ੍ਰਸਿੱਧ ਸੀ। ਪਸ਼ਚਮ ਦਿਸ਼ਾ ਮੁਹਿੰਮ ਕਰ, ਜਿਹੜਾ ਬੀਰਬਲ ਬ੍ਰਾਹਮਣ ਹੈ ਸ਼ਿਵ ਦੀ ਤਰਫ ਬੜੀ ਚੜ੍ਹਾਈ ਕਰਕੇ ਜੰਗ ਕਰਨ ਲਈ, ਚੜਿਓ ਜਿਤ ਬੇਕਾਮ, ਕਹਿੰਦੇ ਪਿੱਛੋਂ ਦੀ ਸ਼ਿਵ ਜੀ ਤਰਫ ਨੂੰ ਕਹਿੰਦੇ ਇਸ ਤਰ੍ਹਾਂ ਜਿੱਤਣ ਦੇ ਕੰਮ ਵਾਸਤੇ ਚੜ੍ਹਾਈ ਕਰਕੇ ਚੱਲਿਆ ਹੈ। ਚੌਪਈ ਰਖ ਹੈ ਸਾਹ ਤਿੰਨ ਸੰਗ ਸਨੇਹੂ, ਜਿਹੜਾ ਅਕਬਰ ਪਾਤਸ਼ਾਹ ਬੀਰਬਲ ਦੇ ਨਾਲ ਬੜਾ ਪ੍ਰੇਮੋ ਰੱਖਦਾ ਹੈ ਸੀ। ਪ੍ਰਿਥਕ ਨਾ ਹੋਣ ਦੇਤ ਕਬ ਕੇਹੂ, ਕਦੇ ਵੀ ਕਿਸੇ ਤਰ੍ਹਾਂ ਵੀ ਆਪਣੇ ਆਪ ਤੋਂ ਇਹਨੂੰ ਵੱਖਰਾ ਪਾਸੇ ਨਹੀਂ ਹੁੰਦਾ ਸੀ। ਹੁਣ ਹਾਰ ਜਬ ਤਿਹ ਸਿਰ ਆਈ, ਕਵੀ ਜੀ ਕਹਿੰਦੇ ਜਦੋਂ ਕਹਿੰਦੇ ਜਿਹੜੀ ਹੋਣੀ ਹੈ ਨਾ ਹੁਣ ਹਰ ਭਾਵੀ ਹੈ, ਜਦੋਂ ਇਹਦੇ ਸਿਰ ਤੇ ਕਹਿੰਦੇ ਆਸ ਵਾਰ ਹੋਈ ਹੈ। ਕਹਿਤ ਭਇਓ ਮੈਂ ਕਰਾਂ ਚੜ੍ਹਾਈ, ਉਸ ਵੇਲੇ ਅਕਬਰ ਪਾਤਸ਼ਾਹ ਦੇ ਕੋਲੇ ਬੀਰਬਾਲ ਕਹਿਣ ਲੱਗਿਆ ਵੀ ਮੈਂ ਹੁਣ ਚੜ੍ਹਾਈ ਕਰਦਾ, ਮੈਂ ਜਾਂਦਾ ਸ਼ਿਵ ਦੀ ਤਰਫ, ਸਕਲ ਮਵਾਸ ਤੋਰ ਕਰ ਆਵਾਂ। ਜਿੰਨੇ ਕਹਿੰਦੇ ਸ਼ਿਵ ਦੀ ਤਰਫ ਦੇ ਆਕੀ ਹੋਏ ਬੈਠੇ ਆ ਕਿਲਿਆਂ ਵਿੱਚੋਂ ਸਾਰਿਆਂ ਨੂੰ ਮੈਂ ਤੋੜ ਭੰਨੇ ਆਵਾਂਗਾ, ਬਾਰ ਬਾਰ ਕੋ ਝਗੜ ਚੁਕਾਵਾਂ। ਕਦੇ ਸ਼ਿਵ ਦੀ ਤਰਫ ਕੋਈ ਆਕੀ ਹੋ ਜਾਂਦਾ, ਕੋਈ ਕਦੇ ਕੋਈ ਆਕੀ ਹੋ ਜਾਂਦਾ, ਕਹਿੰਦੇ ਬਾਰ ਬਾਰ ਦਾ ਝਗੜਾ ਹੀ ਖਤਮ ਕਰਿਆ, ਸਾਰੇ ਆਕੀ ਕਿਲੇ ਮੈਂ ਤੋੜਿਆ ਮਾਰ ਮੁਕਾਇਆ। ਸੁਣ ਅਕਬਰ ਬਹੁ ਭਇਓ ਪ੍ਰਸੰਨ। ਹਾਂ ਵੀਰ ਬਾਲ ਤੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਅਕਬਰ ਬੜਾ ਇਹਦੇ ਉੱਪਰ ਪ੍ਰਸੰਨ ਹੋ ਗਿਆ। ਕਹਿਓ ਵੀਰ ਬਲ ਕੋ ਤੁਮ ਧਨ। ਅਕਬਰ ਨੇ ਕਿਹਾ ਵੀਰ ਬਲ ਤੂੰ ਬਈ ਧਨ ਹੈ ਧਨ ਹੈ, ਤੋਹੇ ਗਾਏ ਬਿਨ ਕਾਜ ਨਾ ਸਰੈ, ਤੈਥੋਂ ਬਗੈਰ ਤਾਂ ਵੀ ਗਿਆ ਕੰਮ ਨਹੀਂ ਸਰਨਾ, ਕੰਮ ਪੂਰਾ ਨਹੀਂ ਹੋ ਸਕਣਾ। ਔਰ ਕੁਮਤ ਕਰ ਕੋਏ ਨਾ ਅਰੈ, ਔਰ ਕੁਮਕ ਕਰ, ਕੁਮਕ ਕਰ ਇੱਥੇ ਪਾਠ ਕਰ ਲੈਣਾ, ਕੱਕਾ ਕੁਮਕ ਕਰ, ਹੋਰ ਕੋਈ ਤਾਕਤ ਦੀ ਵਰਤੋਂ ਕਰਕੇ ਅੜਦਾ ਨਹੀਂ ਹੈ। ਬਹੁ ਸੈਨਾ ਇਸ ਸੰਗ ਚੜਾਈ। ਇਸ ਤਰ੍ਹਾਂ ਕਹਿ ਕੇ ਅਕਬਰ ਨੇ ਬੀਰਬਲ ਦੇ ਨਾਲ ਬੜੀ ਫੌਜ ਚੜਾ ਦਿੱਤੀ। ਤੋਪ ਰਾਹ ਕਲਾ ਦੇ ਸਮਦਾਈ, ਵੱਡੀਆਂ ਤੋਪਾਂ ਰਹਿਕਲੇ ਛੋਟੀਆਂ ਅੱਧੀਆਂ ਤੋਪਾਂ ਬੇਅੰਤ ਦਿੱਤੀਆਂ ਹਨ। ਪਿਖ ਸਮਾਜ ਹੰਕਾਰਿਓ ਪ੍ਰਿਪ, ਜੰਗ ਦਾ ਸਾਜੋ ਸਮਾਨ ਦੇਖ ਕੇ ਫੌਜਾਂ ਤੋਪਾਂ ਬਦੂਕਾਂ ਰਹਿਦੀਆਂ ਤੋਪਾਂ ਬ੍ਰਹਮਣ ਤੱਕ ਕਹਿੰਦੇ ਹੰਕਾਰ ਗਿਆ। ਕਹਿ ਹੁਤੋ ਸਤਰੂ ਗਨ ਛਿਪ, ਕਹਿਣ ਲਗਾ ਕੁਰ ਪਾਤਸ਼ਾਹ ਜੀ ਜਿੰਨੇ ਆਪਣੇ ਬੈਰੀ ਆ ਸਾਰਿਆਂ ਨੂੰ ਛੇਤੀ ਜਾ ਕੇ ਮੈਂ ਮਾਰ ਮਕਾਵਾਂ। ਅਕਬਰ ਹਰਖਤ ਬਾਕ ਬਖਾਨਾ, ਅਕਬਰ ਪਾਤਸ਼ਾਹ ਨੇ ਖੁਸ਼ ਹੋ ਕੇ ਬੀਰਬਲ ਨੂੰ ਬਚਨ ਕਿਹਾ। ਲਿਖ ਕਰ ਪਾਨ ਦਿਓ ਪਰਵਾਨਾ, ਆਪਣੇ ਹੱਥਾਂ ਦੇ ਨਾਲ ਕਹਿੰਦੇ ਕੁਝ ਲਿਖ ਕੇ ਇਹਨੂੰ ਪਰਵਾਨਾ ਜਾ ਦੇ ਦਿੱਤਾ ਇਹਦੇ ਹੱਥਾਂ। ਖੱਤਰੀ ਜਾਤ ਜਿਤਕ ਜਿਸ ਦੇਸ਼, ਕਹਿੰਦੇ ਵੀ ਬਿਆਰ ਬੀਰਬਲ ਜਿਸ ਦੇਸ਼ ਜਿੰਨੇ ਕੁ ਖੱਤਰੀ ਜਾਤੀ ਵਾਲੇ ਹਨ, ਗ੍ਰਾਮ ਕੇ ਨਗਰ ਬਸੰਤ ਅਸ਼ੇਸ਼, ਗ੍ਰਾਮਾਂ ਵਿੱਚ ਵੱਸਦੇ ਆ ਜਾਂ ਨਗਰਾਂ ਸ਼ਹਿਰਾਂ ਵਿੱਚ ਵੱਸਦੇ ਆ, ਵਿਸ਼ੇਸ਼ ਕਰਕੇ ਜਾਂ ਸਾਰੇ ਨਗਰਾਂ ਵਿੱਚ ਜਾਂ ਗ੍ਰਾਮਾਂ ਵਿੱਚ ਵੱਸਦੇ ਆ। ਇੱਕ ਘਰ ਏਕ ਰਜਤ ਪਾਣ ਦੈ ਕੈ, ਇੱਕ ਜਿਹੜਾ ਖੱਤਰੀ ਦਾ ਘਰ ਹੈ ਨਾ ਉਹ ਇੱਕ ਰੁਪਈਆ ਤੈਨੂੰ ਦੇਵੇ। ਮਿਲਹਿ ਤੋਹੇ ਨਰਮੀ ਸਿਰ ਦੇ ਕੈ ਕੈ, ਸਿਰ ਨੀਵਾਂ ਕਰਕੇ ਇੱਕ ਰੁਪਈਆ ਤੈਨੂੰ ਦੇ ਕੇ ਕਹਿੰਦੇ ਮਿਲੇ ਜਿਹੜੇ ਪ੍ਰਵਾਨਾ ਲਿਖ ਕੇ ਦੇ ਦਿੱਤਾ ਹੈ। ਇਮ ਸਭ ਲਿਖਤ ਦਈ ਕਰ ਹਾਥ, ਇਸ ਤਰ੍ਹਾਂ ਕਹਿੰਦੇ ਇੱਕ ਇੱਕ ਰੁਪਈਆ ਕਹਿੰਦੇ ਖੱਤਰੀ ਦੇਵੇ ਵੀ ਬੀਰਬਲ ਨੂੰ ਆਪਣੇ ਹੱਥਾਂ ਦੀ ਲਿਖਤ ਕਰਕੇ ਬੀਰਬਲ ਨੂੰ ਦੇ ਦਿੱਤੀ। ਲਈ ਬੀਰਬਲ ਹੋਏ ਮਦ ਸਾਥ, ਹਾਂ ਬੀਰਬਲ ਨੇ ਲਿਖਤ ਦੀ ਲੈ ਲਈ ਆ, ਬੜੇ ਹੰਕਾਰ ਦੇ ਸਹਿਤ ਹੋ ਗਿਆ। ਦਿੱਲੀ ਤੇ ਚੜ ਕਰ ਚੜ ਚੱਲ ਕਰ ਆਇਓ, ਦਿੱਲੀ ਤੋਂ ਚੜ ਕੇ ਤੇ ਚੱਲ ਕੇ ਆਇਆ ਹੈ। ਵੱਡ ਲਸ਼ਕਰ ਜਿਹ ਸੰਗ ਸਿਧਾਇਓ, ਬੀਰਬਲ ਦੇ ਨਾਲ ਬੜਾ ਤਕੜਾ ਫੌਜਾਂ ਦਾ ਦਲ ਸੋਭ ਨੀਕ ਹੈ। ਜਾਏ ਦੇਸ਼ ਜਿਸ ਉਤਰੈ ਸੋਏ, ਦੇਸ਼ ਦੇਸ਼ ਇਲਾਕੇ ਜਾ ਕੇ ਬੀਰਬਲ ਫੌਜਾਂ ਸਹਿਤ ਉਤਰਦਾ ਹੈ। ਖੱਤਰੀ ਆਨ ਮਿਲਹਿ ਸਭ ਕੋਏ, ਜਿਹੜੇ ਕੋਈ ਖੱਤਰੀ ਜਾਤ ਦੇ ਉਹ ਸਾਰੇ ਆ ਕੇ ਇਹਨੂੰ ਮਿਲਦੇ ਜੁੜਦੇ। ਗਿਣ ਗਿਣ ਘਰਨ ਰਜਤ ਪਾਣ ਦੇਤ, ਖੱਤਰੀਆਂ ਦੇ ਕਹਿੰਦੇ ਘਰਾਂ ਨੂੰ ਗਿਣ ਗਿਣ ਕੇ ਇੱਕ ਇੱਕ ਰੁਪਈਆ ਉਹਨਾਂ ਤੋਂ ਦਿੰਦਾ ਤੇ ਇਹ ਲੈ ਲੈਂਦੇ, ਉਹ ਦਿੰਦੇ ਹਨ ਵਿਚਾਰੇ। ਖੋਜ ਖੋਜ ਤਿਸਕੋ ਨਰ ਲੇਤ, ਇਹ ਜਿਹੜੇ ਬੀਰਬਲ ਦੇ ਨੌਕਰ ਚਾਕਰ ਹੈ ਕਹਿੰਦੇ ਢੂੰਡ ਢੂੰਡ ਕੇ ਖੱਤਰੀ ਪ੍ਰਤੀ ਇੱਕ ਇੱਕ ਰੁਪਈਆ ਲੈਂਦੇ ਕਿ ਕਰਦਾ। ਇਮ ਹੀ ਕਰਤ ਲਏ ਭੱਟ ਪੀਰ, ਇਸ ਤਰ੍ਹਾਂ ਕਹਿੰਦੇ ਜਦੋਂ ਵੀ ਜਿੱਥੇ ਉਤਰਦਾ ਖੱਤਰੀਆਂ ਸੰਬੰਧੀ ਪੁੱਛ ਪੜਤਾਲ ਕਰਦਾ ਵੀ ਜਿੰਨੇ ਖੱਤਰੀ ਇੱਕ ਕਰਦੇ ਇੱਕ ਪ੍ਰਤੀ ਇੱਕ ਇੱਕ ਰੁਪਈਆ ਦਿਓ। ਲੈਂਦਿਆ ਹੋਇਆ ਸੂਰਵੀਰਾਂ ਸਹਿਤ ਉਤਰਿਓ ਆਨ ਵਿਪਾਸਾ ਤੀਰ, ਇੱਥੇ ਵਿਆਸਾ ਨਦੀ ਦਾ ਕਿਨਾਰਾ ਹੈ, ਇੱਥੇ ਆ ਦਰਿਆ ਖੀਰ ਨੂੰ ਕਰੀ ਸਕੇਲਨ ਤਰਨੀ ਘਨੀ, ਇੱਥੇ ਆ ਕੇ ਬੀਰਬਲ ਨੇ ਜਿੰਨੀ ਇੱਧਰ ਉੱਧਰ ਦੇ ਬੇੜੀਆਂ ਸੀ ਸਾਰੀਆਂ ਇਕੱਠੀਆਂ ਕਰ ਲਈਆਂ ਆਪਣੇ ਹੁਕਮ ਨਾਲ। ਤਿਰ ਤਰ ਕਰ ਪਾਰ ਪਰੀ ਸਭ ਅਨੀ, ਜਿੰਨੇ ਫੌਜ ਸੀ ਕਹਿੰਦੇ ਬੇੜੀਆਂ ਰਾਹੀਂ ਤਰ ਕੇ ਪਾਰ ਪੈ ਗਈ। ਗੋਇੰਦਵਾਲ ਸਿਵਰ ਕੋ ਕਾਲਾ, ਹਾਂ ਇਸ ਤਰ੍ਹਾਂ ਕਿਨਾਰੇ ਉੱਪਰ ਹੀ ਸ੍ਰੀ ਗੋਇੰਦਵਾਲ ਸਾਹਿਬ ਹੈ, ਇੱਥੋਂ ਬੇੜੀਆਂ ਰਾਹੀਂ ਪਾਰ ਲੰਘ ਕੇ ਗੋਇੰਦਵਾਲ ਆ ਕੇ ਨੇ ਆਪਣਾ ਡੇਰਾ ਪਾ ਲਿਆ। ਵਿਪਰ ਬੀਰਬਲ ਚਮੂ ਵਿਸਾਲਾ, ਬ੍ਰਾਹਮਣ ਬੀਰਬਾਲ ਜੀ ਦੇ ਨਾਲ ਬੜੀ ਤਕੜੀ ਫੌਜ ਹੈ। ਪੁਰ ਮੈਂ ਪਰਵਿਰਸ਼ੇ ਨਰ ਮਤ ਹੀਨ ਬੁੱਧੀ ਤੋਂ ਹੀਣੇ ਜੇ ਜਿਹੜੇ ਪੁਰਸ਼ ਹੈ ਗੋਇੰਦਵਾਲਪੁਰੀ ਵਿੱਚ ਪ੍ਰਵੇਸ਼ ਹੋ ਗਏ ਘਰ ਖੱਤਰੀਨ ਖੋਜ ਕਰ ਲੀਨ ਗੋਇੰਦਵਾਲ ਵਿੱਚ ਖੱਤਰੀਆਂ ਦੇ ਘਰ ਸੀ ਸਾਰੇ ਖੋਜ ਦੇ ਲੱਭ ਲੈ ਢੂੰਡ ਲਏ ਆਏ ਦੀਵਾਨ ਬੀਰ ਬਲ ਬੈਠਾ ਖੱਤਰੀਆਂ ਨੂੰ ਕਹਿੰਦਾ ਵੀ ਸੁਣ ਲਓ ਬਈ ਜਿਹੜਾ ਅਕਬਰ ਪਾਤਸ਼ਾਹ ਦਾ ਦੀਵਾਨ ਬੀਰ ਬਲ ਇੱਥੇ ਆ ਬੈਠਾ ਹੋਇਆ ਮਿਲਹੋ ਸਕਲ ਦੇ ਕਰ ਤੁਮ ਭੇਟਾ ਤੁਸੀਂ ਖੱਤਰੀ ਗੋਇੰਦਵਾਲ ਵਿੱਚ ਰਹਿੰਦੇ ਹੋ ਸਾਰੇ ਵੀ ਇੱਕ ਇੱਕ ਰੁਪਇਆ ਭੇਟਾ ਦੇ ਕੇ ਇਹਨੂੰ ਆ ਕੇ ਮਿੜੋ ਜੋ ਸੁਣ ਕਰ ਗੁਰ ਸੰਬੰਧੀ ਘਨੇ ਇਸ ਤਰ੍ਹਾਂ ਇਹ ਬੀਰਬਲ ਦੇ ਨੌਕਰਾਂ ਤੋਂ ਸੁਣ ਕੇ ਜਿੰਨੇ ਗੁਰੂ ਮਹਾਰਾਜ ਦੇ ਸਾਖ ਸੰਬੰਧੀ ਸਨ ਅਪਰ ਮਿਲੇ ਕੁਛ ਗੁਰ ਢਿੱਗ ਭਾਨੇ ਹੋਰ ਜਿਹੜੇ ਕੋਈ ਖੱਤਰੀ ਮਿੜ ਗਏ ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਕਹਿਣ ਲੱਗੇ ਆਗਿਆ ਦੇਹੋ ਜਥਾ ਮਹਮ ਕਰੈ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਆਗਿਆ ਦੇਵੋ ਜਿਸ ਤਰ੍ਹਾਂ ਅਸੀਂ ਕਰੀਏ ਨਾ ਹੀ ਤਾਂ ਬਿਪਰ ਦੁੱਖ ਦੁਆਖ ਕੋ ਧਾਰੈ ਤਾਂ ਮਹਾਰਾਜ ਬ੍ਰਹਮਣ ਬੀਰਬਾਲ ਗੁਰੂ ਘਰ ਦੇ ਨਾਲ ਬੜਾ ਵੈਰ ਭਾਵ ਰੱਖੇਗਾ ਸ੍ਰੀ ਗੁਰ ਅਮਰ ਭਨਿਓ ਜੁਗ ਜਾਨ ਜਾਵੋ ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਕਿਹਾ ਵੀ ਦੁੱਖ ਜਾਣੇ ਤੁਸੀਂ ਚਲੇ ਜਾਓ ਹਮਰੀ ਦਿਸ਼ ਤੇ ਭਾਖ ਸੁਣਾਵੋ ਸਾਡੇ ਤਰਫੋਂ ਵੀ ਇਸ ਤਰ੍ਹਾਂ ਬੀਰਬਲ ਨੂੰ ਕਹਿ ਕੇ ਸੁਣਾ ਦੇਣਾ ਇਹ ਗੁਰਪੁਰ ਜਾਨਹ ਔਰ ਮਾਹੀ ਗੁਰੂ ਦਾ ਪੁਰੀ ਹੈ ਗੁਰੂ ਦਾ ਨਗਰ ਹੈ ਜਾਣ ਲਾ ਮਨ ਵਿੱਚ ਬੀਰਬਲ ਕਾਰ ਵਿਹਾਰ ਕਰਤ ਕੋ ਨਾਹੀ ਇਸ ਕਰਕੇ ਜਿਹੜੇ ਗੁਰੂ ਹਨ ਕੋਈ ਜਿਵੇਂ ਆਮ ਲੋਕ ਖੇਤੀਬਾੜੀ ਕੋਈ ਦੁਕਾਨ ਕਰਦਾ ਹੈ ਕੋਈ ਕਾਰ ਵਿਹਾਰ ਨਹੀਂ ਕਰ ਰਹੇ ਗੁਰੂ ਜੋ ਪਰਮੇਸ਼ਰ ਦੇਤ ਪਠਾਏ ਜਿਹੜਾ ਪਰਮੇਸ਼ਰ ਆਪ ਹੀ ਕੋਈ ਭੇਜ ਦਿੰਦਾ ਹੈ ਸੋ ਅਚ ਔਰਨ ਦੇ ਅਚਵਾਏ ਬੇਸ਼ੱਕ ਛਕਾ ਲੈਂਦੇ ਹੋਰਨਾਂ ਨੂੰ ਵੀ ਛਕਾ ਦਿੰਦੇ ਭੋਜਨ ਲੇਹੋ ਦੇਗ ਤੇ ਜੇਤਾ ਵੀਰਬਾਲ ਨੂੰ ਤੁਸੀਂ ਦੁੱਖ ਜਾਣੇ ਕਹੋ ਵੀ ਜਿੰਨਾ ਗੁਰੂ ਕੇ ਲੰਗਰ ਵਿੱਚੋਂ ਭੋਜਨ ਚਾਹੀਦਾ ਤੂੰ ਵੀ ਲੈ ਲੈ ਤੁਮਰੇ ਨਿਕਟ ਪਠ ਹੈ ਹਮ ਜਿਹੜੇ ਕੋਈ ਤੇਰੇ ਕੋਲ ਪਹਿਰੇਦਾਰ ਰਹਿੰਦੇ ਹਨ ਉਹਨਾਂ ਕੋਲ ਵੀ ਜਿੰਨਾ ਚਾਹੀਦਾ ਇੱਥੋਂ ਭੇਜ ਦੇਵਾਂਗੇ ਬਾਕੀ ਫੌਜ ਦੇ ਲੋਕ ਇੱਥੇ ਛਕ ਲੈਣ ਗੁਰੂ ਕੇ ਲੰਗਰ ਵਿੱਚ ਨਹੀਂ ਰਜਤ ਪਣ ਲੇਤ ਨਾ ਦੇਤ ਆਹੋ ਬੀਰਬਲ ਨੂੰ ਕਹਿ ਦੇਣਾ ਵੀ ਇਹ ਗੁਰੂ ਜਿਹੜੇ ਹੈ ਨਾ ਕੋਈ ਰੁਪਇਆ ਕਿਸੇ ਤੋਂ ਲੈਂਦੇ ਹੈ ਨਾ ਕਿਸੇ ਨੂੰ ਇਹ ਰੁਪਇਆ ਦਿੰਦੇ ਇਹੀ ਰੀਤ ਹੈ ਗੁਰੂ ਨਿਕੇਤ ਗੁਰੂ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਮਰਜ਼ਾਦਾ ਹੈ ਰੀਤੀ ਹੈ ਤਿਸਕੇ ਨਰਨ ਸੰਗ ਸਿੱਖ ਗਏ ਆਹ ਜਿਹੜੇ ਬੀਰਬਲ ਦੇ ਨੌਕਰ ਚਾਕਰ ਜੇ ਆਏ ਸਨ ਉਹਨਾਂ ਦੇ ਨਾਲ ਗੁਰੂ ਕੇ ਸਿੱਖ ਚਲੇ ਗਏ ਬੈਠਿਓ ਬਿਪਰ ਅਹੰਕ੍ਰਿਤ ਕਰੇ ਅਹੰਕਾਰ ਜਾ ਕਰਕੇ ਅਕੜਿਆ ਹੋਇਆ ਬੀਰਬਲ ਬੈਠਾ ਹੋਇਆ ਖਰੇ ਹੋਏ ਕਰ ਬਾਤ ਸੁਣਾਈ ਗੁਰੂ ਕੇ ਸਿੱਖਾਂ ਨੇ ਖੜਿਆ ਹੋ ਕੇ ਇਹਨੂੰ ਬਚਨ ਸੁਣਾਇਆ ਸ੍ਰੀ ਨਾਨਕ ਗਾਦੀ ਇਸ ਥਾਈ ਬੀਰਬਲ ਦੀਵਾਨ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਇੱਥੇ ਸਵਾਏ ਮਾਨ ਹੈ ਤ੍ਰਿਤੀ ਥਾਨ ਗੁਰ ਅਮਰ ਸੁਹਾਏ ਬੀਰਬਲ ਹੁਣ ਤੀਸਰੇ ਥਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਸੋਭਨੀਕ ਹੋ ਰਹੇ ਸਿੱਖ ਸੰਗਤ ਉਪਦੇਸ਼ ਦ੍ਰਿੜਾਏ ਜਿੰਨੀਆਂ ਸਿੱਖ ਸੰਗਤਾਂ ਉਹਨਾਂ ਨੂੰ ਉਪਦੇਸ਼ ਦੇ ਰਹੇ ਦੇਗ ਚਲਾਵਤ ਭੋਜਨ ਦੇਤ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਅਸਥਾਨ ਤੇ ਗੱਦੀ ਤੇ ਬੈਠੇ ਉਹ ਗੁਰੂ ਕਾ ਲੰਗਰ ਚਲਾਉਂਦੇ ਆ ਸਭ ਨੂੰ ਦਿੰਦੇ ਨਹਿ ਸੰਚੈ ਕੁਛ ਰੱਖੈ ਨਿਕੇਤ ਔਰ ਆਪਣੇ ਘਰ ਦੇ ਵਿੱਚ ਕੋਈ ਧਨ ਪਦਾਰਥ ਇਕੱਠਾ ਕਰਕੇ ਨਹੀਂ ਉਹ ਰੱਖਦੇ ਗੁਰੂ ਅਮਰਦਾਸ ਜੀ ਤਿਨਕੀ ਪੁਰੀ ਬਸ ਹੈ ਨਰ ਨਾਰੀ ਗੁਰੂ ਅਮਰਦਾਸ ਸਾਹਿਬ ਦੀ ਪੁਰੀ ਇਹਦੇ ਵਿੱਚ ਹੋਰ ਮਾਈ ਭਾਈ ਵੀ ਬਸ ਰਹੇ ਕਰਹਿ ਸਭਨ ਕੀ ਨਿਤ ਰਖਵਾਰੀ ਗੁਰੂ ਅਮਰਦਾਸ ਸਾਹਿਬ ਜੀ ਸਾਰੇ ਬਸਣ ਵਾਲਿਆਂ ਦੀ ਰਖਵਾਲੀ ਕਰਦੇ ਸਾਰਾ ਬੰਦੋਬਸਤ ਹੀ ਕਰਦੇ ਧਾਰਹ ਸ਼ਰਧਾ ਚਹੋ ਆਹਾਰੇ ਸਿੱਖਾਂ ਨੇ ਕਿਹਾ ਵੀ ਇਹ ਬੀਰਬਲ ਸ਼ਰਧਾ ਧਾਰ ਜਿਸ ਕਰਕੇ ਭੋਜਨ ਜਿੰਨਾ ਚਾਹੁੰਦਾ ਹੈ ਤਾਂ ਆਨ ਹੈ ਚੇਤਕ ਗੁਰਦੁਆਰੇ। ਜਿਨ੍ਹਾਂ ਵਿੱਚੋਂ ਨੇ ਉਹਨਾਂ ਅਸੀਂ ਗੁਰੂ ਮਹਾਰਾਜ ਦੇ ਲੰਗਰ ਵਿੱਚੋਂ ਲੈ ਆਉਣੇ ਹਾਂ। ਸੁਣ ਕੇ ਕਹਿਓ ਵੀਰ ਬਲ ਫੇਰ। ਇਸ ਤਰ੍ਹਾਂ ਸਿੱਖਾਂ ਤੋਂ ਸੁਣ ਕੇ ਵੀਰ ਬਲ ਨੇ ਫਿਰ ਕਿਹਾ, ਚੇਤਕ ਖੱਤਰੀ ਕੇ ਘਰ ਹੇਰ। ਜਿੰਨੇ ਖੱਤਰੀਆਂ ਦੇ ਘਰ ਇੱਥੇ ਵੇਖੇ ਜਾਂਦੇ ਹੈ, ਸਭ ਮਿਲ ਸੰਚ ਰਜਤ ਰਜਤ ਪਾਣ ਤਾਂ ਲਿਆ ਵੈ। ਸਾਰੇ ਖੱਤਰੀ ਮਿਲ ਕੇ ਤੇ ਇੱਕ ਇੱਕ ਰੁਪਈਆ ਇਕੱਠਾ ਕਰਕੇ ਲਿਆਉਣ। ਪੁਨ ਆਗੇ ਹਿਤ ਨਾਮ ਲਿਖਾਵੈ ਹੈ। ਫਿਰ ਅੱਗੇ ਵਾਸਤੇ ਵੀ ਇਹ ਖੱਤਰੀ ਆਪੋ ਆਪਣੇ ਨਾਂ ਲਿਖਾ ਦੇਣ। ਕਰਹਿ ਬਹਾਨੇ ਅਨਕ ਪ੍ਰਕਾਰੇ। ਜਿਹੜੇ ਖੱਤਰੀ ਜੀ ਇਹ ਕਹਿੰਦੇ ਅਨੇਕਾਂ ਤਰ੍ਹਾਂ ਦੇ ਬਹਾਨੇ ਜੇ ਕਰਦੇ, ਬਹਾਨੇ ਜੇ ਬਣਾਉਂਦੇ। ਇਹ ਨਹਿ ਮਿਟਹਿ ਲੇਹ ਉਰ ਧਾਰੇ। ਇੱਕ ਖੱਤਰੀ ਕਰਦੇ ਤਾਂ ਇੱਕ ਇੱਕ ਰੁਪਈਆ ਟੈਕਸ ਲੈਣਾ, ਇਹ ਨੀ ਮਿਟ ਸਕਣਾ, ਇਹ ਨੀ ਹਟ ਸਕਣਾ। ਜਿਸ ਕੇ ਗੁਰ ਤਿਸ ਹੀ ਬਨ ਰਹੋ। ਕਹਿੰਦੇ ਜਿਸ ਗੁਰੂ ਅਰਦਾਸ ਸਾਹਿਬ ਦੇ ਤੁਸੀਂ ਸਿੱਖ ਹੋ, ਉਸਦੇ ਸਿੱਖ ਬਣੇ ਰਹੋ। ਹਮੈ ਸੁਨਾਵਤ ਹਿਤ ਕਿਮ ਕਹੋ। ਸਾਨੂੰ ਸੁਣਾਉਣ ਵਾਸਤੇ ਕਿਵੇਂ ਕਹਿੰਦੇ ਹੋ ਵੀ ਇਹ ਗੁਰੂ ਨਾਨਕ ਸਾਹਿਬ ਦੇ ਤੀਜੇ ਸਥਾਨ ਤੇ ਗੁਰੂ ਅਰਦਾਸ ਸਾਹਿਬ, ਅਸੀਂ ਉਹਨਾਂ ਦੇ ਸਿੱਖ ਹਾਂ, ਲੰਗਰ ਛਕ ਲੋ ਜੀ। ਕਾਰ ਕਦੀਮੀ ਹਟ ਹੈ ਨਾ ਮੋਰੀ। ਇਹਦਾ ਸਾਡੇ ਬ੍ਰਾਹਮਣਾਂ ਦੀ ਪੁਰਾਤਨ ਕਹਿੰਦੇ ਕਾਰ ਹੈ, ਜਿੱਥੇ ਵੀ ਜਾਂਦੇ ਅਸੀਂ ਲੋਕਾਂ ਤੋਂ ਭੇਟਾ ਲੈਂਦੇ ਹੀ ਹਾਂ, ਮਾਇਆ ਲੈਂਦੇ ਹਾਂ। ਤਾਂ ਪਾਤਸ਼ਾਹ ਵੱਲੋਂ ਇੱਕ ਇੱਕ ਰੁਪਈਆ ਸਾਨੂੰ ਕਰ ਦਾ ਟੈਕਸ ਦਾ ਬੰਨ ਦਿੱਤਾ ਹੈ। ਇਹ ਤਾਂ ਪੁਰਾਣੀ ਭੇਟਾ ਸਾਡੀ ਚੱਲਦੀ, ਇੱਕ ਰੁਪਈਆ ਲੈਣਾ ਹੀ ਲੈਣਾ ਹੈ। ਸਭ ਪਰ ਦੰਡ ਲੱਗਿਓ ਚਹ ਔਰੀ। ਇਹ ਤਾਂ ਵੀ ਪਾਤਸ਼ਾਹ ਵੱਲੋਂ ਤੁਹਾਡੇ ਖੱਤੀਆਂ ਉੱਪਰ ਚਾਰ ਸਵੇਰੇ ਹਰ ਪਾਸੇ ਤੋਂ ਡੰਡ ਲੱਗਿਆ, ਇੱਕ ਰੁਪਈਆ ਦੇਣਾ ਪੈਣਾ ਹੈ। ਸੁਣ ਕੇ ਸਿੱਖ ਅਨਮਨ ਹੋਏ ਆਏ। ਵੀਰ ਬਲ ਤੋਂ ਸੁਣ ਕੇ ਜਿਹੜੇ ਸਿੱਖ ਸਨ ਬੜੇ ਉਪਰਾਮ ਜੇ ਹੋ ਕੇ ਆ ਗਏ। ਸਤਿਗੁਰ ਨਿਕਟ ਬਿਰਤੰਤ ਸੁਣਾਏ। ਅਰਦਾਸ ਸਾਹਿਬ ਜੀ ਦੇ ਕੋਲ ਆ ਕੇ ਬੀਰਬਲ ਦਾ ਪ੍ਰਸੰਗ ਸੁਣਾਇਆ। ਦੇਹ ਦਿਜ ਹੰਕਾਰੀ ਨਹਿ ਜਾਣ ਹੈ। ਮਹਾਰਾਜ ਦਾ ਬ੍ਰਾਹਮਣ ਬੜਾ ਹੰਕਾਰੀ ਹੈ, ਗੁਰੂ ਘਰ ਨੂੰ ਕੋਈ ਜਾਣਦਾ ਹੀ ਨਹੀਂ ਹੈ। ਕਰ ਮੇਰੋ ਅਬ ਦੇਹ ਬਖਾਨ ਹੈ। ਇਹਦਾ ਸਿੱਧਾ ਹੀ ਕਹਿੰਦਾ, ਮੇਰਾ ਜਿਹੜਾ ਇੱਕ ਰੁਪਇਆ ਟੈਕਸ ਬਣਦਾ ਗਿਣ ਗਿਣ ਕੇ ਦੇ ਦੋ। ਨਾਹ ਤਾਂ ਬਲ ਕੋ ਕਰ ਹੈ ਕੁਚਾਲੀ। ਨਹੀਂ ਤਾਂ ਦੇਖ ਲੋ ਮਾਰਾ ਖੋਟੀ ਚਾਲ ਵਾਲਾ ਹੈ, ਆਪਣਾ ਬਲ ਦਿਖਾਉਣਾ ਕਰੇਗਾ। ਲੱਖ ਹੁਸੈਨਾ ਕੇ ਭੱਟ ਨਾਲੀ। ਕਿਉਂਕਿ ਲੱਖਾਂ ਦੀ ਗਿਣਤੀ ਵਿੱਚ ਇਹਦੇ ਨਾਲ ਸੂਰਬੀਰ ਹਨ। ਸੁਣ ਸ੍ਰੀ ਅਮਰਦਾਸ ਸੁਣ ਸ੍ਰੀ ਅਮਰਦਾਸ ਮੁਸਕਾਨੇ। ਗੁਰਸਿੱਖਾਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਥੋੜਾ ਥੋੜਾ ਹੱਸੇ ਹਨ, ਮੁਸਕਰਾਏ। ਜਿਨ੍ਹੋ ਜਗਤ ਪ੍ਰਭਤਾ ਕਿਤ ਪਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਕਿਸੇ ਸੰਸਾਰ ਵਿੱਚ ਪ੍ਰਭਤਾ ਵਡਿਆਈ ਪਾ ਲਈ। ਮਦ ਕਰ ਅੰਧ ਹੋਤ ਮਤ ਬੌਰੇ। ਕਹਿੰਦੇ ਉਹ ਹੰਕਾਰ ਕਰਕੇ, ਕਹਿੰਦੇ ਉਹ ਬੁੱਧੀ ਕਰਕੇ ਕਮਲੇ ਹੋ ਜਾਂਦੇ, ਹੰਕਾਰ ਕਰਕੇ ਕਮਲੇ ਹੋ ਜਾਂਦੇ। ਆਪਣੇ ਸਾਹਮਣੇ ਹੈ ਜਾਣਹਿ ਔਰੇ। ਹੰਕਾਰ ਕਰਕੇ ਅੰਨੇ ਤੇ ਬੁੱਧੀ ਕਰਕੇ ਕਮਲੇ ਹੋ ਜਾਂਦੇ, ਆਪਣੇ ਸਮਾਨ ਫਿਰ ਹੋਰ ਨੀ ਕਿਸੇ ਨੂੰ ਸਮਝਦੇ। ਬਿਨ ਗੁਰ ਸੇਵੇ ਹੋਵ ਸੰਤਾਪ। ਬਿਨਾਂ ਗੁਰੂ ਦੀ ਸੇਵਾ ਭਗਤੀ ਕੀਤੇ ਇਹੋ ਜਿਹਾ ਫਿਰ ਦੁਖੀ ਹੁੰਦਾ ਹੈ। ਠਾਨਤ ਮੂਰਖ ਬਹੁ ਵਿਦ ਪਾਪ। ਇਹੋ ਜੇ ਹੰਕਾਰੀ ਪੁਰਸ਼ ਹੰਕਾਰ ਦੇ ਵਿੱਚ ਬਹੁਤ ਤਰ੍ਹਾਂ ਦਾ ਫਿਰ ਪਾਪ ਕਰ ਲੈਂਦੇ। ਕਰਤ ਸਾਹਿਬੀ ਕੇਤਿਕ ਦਿਨ ਕੀ। ਇਹੋ ਜਿਹੜੇ ਹੰਕਾਰੀ ਲੋਕ ਕੁਝ ਕਦਾਂ ਦੀ ਸਾਹਿਬੀ ਹਕੂਮਤ ਜੀ ਕਰਦੇ। ਬਿਸਰ ਜਾਤ ਗਤ ਜਨਮ ਮਰਨ ਕੀ। ਫਿਰ ਜਿਵੇਂ ਅੱਗੇ ਜੰਮਣ ਮਰਨ ਦਾ ਦੁੱਖ ਹੋਣਾ ਹੈ, ਉਹ ਹਾਲਤ ਇਹਨਾਂ ਨੂੰ ਭੁੱਲੀ ਜਾਂਦੀ ਹੈ। ਨਹਿ ਦੀਰਗ ਦਰਸੀ ਹੋਏ ਹੇਰਾ। ਇਹ ਜਿਹੜੇ ਹੰਕਾਰ ਚੰਨੇ ਹੁੰਦੇ ਆ, ਲੰਮੀ ਨਿਗਾਹ ਕਰਕੇ ਨੀ ਇਹ ਵੇਖਦੇ ਹੁੰਦੇ। ਅੰਤ ਸਮੇ ਧਨ ਸੰਗ ਨਾ ਮੇਰਾ। ਇਹਨਾਂ ਨੂੰ ਪਤਾ ਨੀ ਹੁੰਦਾ ਵੀ ਅੰਤ ਦੇ ਸਮੇ ਜਿਹੜਾ ਸਥਾਨ ਹੈ ਇਹ ਸਾਡਾ ਨਹੀਂ ਹੈ, ਸਾਡੇ ਨਾਲ ਨੀ ਜਾਣਾ ਹੈ। ਔਚਕ ਅਹੈ ਆਏ ਜਰਵਾਣਾ। ਜਿਹੜਾ ਜਮਣ ਜਰਵਾਣਾ ਜਮ ਦੂਰ ਤੇ ਜਦੋਂ ਅਚਨਚੇਤ ਹੀ ਆ ਕੇ ਫੜ ਲੈਂਦਾ ਹੈ। ਨਗਨ ਇਕਾਂਕੀ ਕਰਹਿ ਪਿਆਨਾ। ਕਰੀ ਜਾ ਪੁਰਸ਼ ਨੰਗੇ ਪੈਰੀ ਇਕੱਲੇ ਹੀ ਚੱਲਦਾ ਉਹਨਾਂ ਦੇ ਨਾਲ। ਇੱਕ ਸਿੱਖਿਆ ਨ ਜਬ ਲੈ ਨਾਹਿਨ ਮਨ ਹੈ। ਜਿੰਨਾ ਚਿਰ ਜਮਾਨੂੰ ਇਹ ਵੇਖ ਨਹੀਂ ਨਾ ਲੈਂਦੇ ਉਨਾ ਚਿਰ ਹੰਕਾਰੀ ਮੰਨਦੇ ਨਹੀਂ ਹੁੰਦੇ। ਪਹੁੰਚੀ ਜਰ ਤਨ ਇਸ ਨਹਿ ਜਾਨ ਹੈ। ਇਹਦੀ ਬਿਰਧ ਅਵਸਥਾ ਹੁਣ ਪਹੁੰਚ ਗਈ ਹੈ, ਸਰੀਰ ਇਹਦਾ ਹੁਣ ਰਹਿਣਾ ਨਹੀਂ, ਇਹ ਜਾਣਦਾ ਨਹੀਂ ਹੰਕਾਰੀ। ਬਿਰਮਿਓ ਮਾਇਆ ਮੋਹ ਜੋ ਮਿੱਠਾ, ਜਿਹੜਾ ਮਾਇਆ ਦਾ ਮੋਹ ਬੜਾ ਮਿੱਠਾ ਹੈ, ਸਦਾਈ ਉਹਦੇ ਵਿੱਚ ਭੁੱਲ ਗਿਆ ਹੋਇਆ। ਪਰ ਜੋ ਚਿੱਤ ਬਨਤਾ ਸੁਤ ਈਠਾ, ਆਪਣੇ ਪੁੱਤਰ ਆਪਣੇ ਘਰ ਸੁਖ ਸੁਣਦੀਆਂ ਵਿੱਚ ਇਹਦਾ ਚਿੱਤ ਕਹਿੰਦੇ ਬੜਾ ਪਰਚਿਆ ਹੋਇਆ ਲੱਗਿਆ ਹੋਇਆ। ਸੁਣ ਸਿੱਖਿਅਨ ਪੁਨ ਬੂਜਨ ਠਾਨੇ, ਗੁਰੂ ਅਰਦਾਸ ਸਾਹਿਬ ਜੀ ਤੋਂ ਐਸੇ ਬਚਨ ਸੁਣ ਕੇ ਗੁਰਸਿੱਖਾਂ ਨੇ ਫਿਰ ਪੁੱਛਣਾ ਕੀਤਾ, ਇਸ ਕੋ ਇਮ ਉਪਾਵ ਹਮ ਜਾਣੇ। ਹਮਾਰਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹੀਲਾ ਸੀ ਇਹਦਾ ਇਉਂ ਜਾਣਦੇ ਹਾਂ। ਕਰਹਿ ਅਵਗਿਆ ਦੇਹ ਬਿਖਾਦੂ, ਜੇ ਮਹਾਰਾਜ ਦੀ ਨਰਾਦਰੀ ਜੀ ਕਰਾਂਗੇ ਫਿਰ ਸਾਨੂੰ ਇਹ ਦੁੱਖ ਦੇਵੇਗਾ, ਭਾਵ ਜੇ ਰੁਪਈਆ ਨਾ ਦਿੱਤਾ ਫਿਰ ਸਾਨੂੰ ਤੰਗ ਕਰੇਗਾ। ਜਿਸ ਕੇ ਗੁਰ ਮਹਿਮਾ ਯਹ ਯਾਦੂ, ਜਿਸ ਵੀਰਬਾਲ ਹੰਕਾਰੀ ਦੇ ਗੁਰੂ ਦੀ ਮਹਿਮਾ ਬਿਲਕੁਲ ਯਾਦ ਹੀ ਨਹੀਂ ਹੈ। ਸਹਿਜ ਸੁਭਾਇਕ ਸਤਿਗੁਰ ਬੋਲੇ, ਸਿੱਖਾਂ ਤੋਂ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਸੁਤੇ ਸੁਭਾਈ ਆਪਣੀ ਮੌਜੀ ਵਿੱਚ ਹੀ ਬੋਲੇ। ਨਿਸ਼ਚੈ ਰੱਖ ਕਿਉਂ ਮਨ ਡੋਲੇ, ਵੀ ਗੁਰੂ ਨਾਨਕ ਸਾਹਿਬ ਤੇ ਭਰੋਸਾ ਰੱਖੋ ਕਿਉਂ ਤੁਹਾਡਾ ਮਨ ਡੋਲ ਗਿਆ ਭਟਕ ਗਿਆ ਹੈ। ਦੇਖੋ ਕਹਾਂ ਕਰਹਿ ਕਰਤਾਰ, ਉਹ ਜਿਹੜਾ ਕਰਤਾਰ ਹੈ ਨਾ ਸੇਠੀ ਦਾ ਕਰਤਾ, ਦੇਖੋ ਕੀ ਕਰਦਾ ਹੈ। ਸਿਰ ਲਾਗੇ ਤੇ ਸਮਝ ਗਵਾਰ, ਜਿਹੜਾ ਮੂਰਖ ਹੁੰਦਾ ਹੈ ਨਾ ਅਖੌਜ ਬਣੀ ਹੈ, ਉਹ ਜਦੋਂ ਸਿਰ ਤੇ ਆ ਕੇ ਲੱਗਦੀ ਹੈ ਨਾ ਡੰਡਾ ਵੱਜਦਾ ਫਿਰ ਉਹ ਸਮਝਦਾ ਹੁੰਦਾ, ਇਹਦੇ ਵੀ ਜਦੋਂ ਸਿਰ ਤੇ ਆ ਕੇ ਮੌਤ ਦਾ ਡੰਡਾ ਵੱਜਿਆ ਫਿਰ ਇਹ ਸਮਝੇਗਾ। ਜਾਏ ਬਿਲੋ ਕਹੋ ਤਹਿ ਤੁਮ ਦੋ, ਮਹਾਰਾਜ ਕਹਿੰਦੇ ਦੋ ਕੁ ਜਾਣੇ ਤੁਸੀਂ ਜਾ ਕੇ ਉਹ ਵੇਖੋ ਵੀ ਕੀ ਕਰ ਰਿਹਾ ਹੈ ਵੀਰ ਗੱਲ। ਕਹੇ ਵਾਰਤਾ ਸੁਣੀ ਇਹ ਸੋ, ਜੋ ਵੀ ਰਾਤ ਦੇ ਸਮੇਂ ਕੋਈ ਗੱਲਬਾਤ ਵੀਰਬਾਲ ਕਹਿੰਦਾ ਹੋਵੇ ਤੁਸੀਂ ਸੁਣ ਲਓ ਦੋ ਜਾਣੇ ਜਾ। ਆਏ ਸਮਾਨ ਗਏ ਤਤਕਾਲਾ, ਗੁਰਦਾਸ ਸਾਹਿਬ ਜੀ ਆਗਿਆ ਮੰਨ ਕੇ ਦੋ ਕੁ ਸਿੱਖ ਬੜੇ ਛੇਤੀ ਚਲੇ ਗਏ। ਬੈਠੇ ਜੇਠਾਂ ਪੌਰ ਵਿਸ਼ਾਲਾ, ਜਿੱਥੇ ਦਾ ਵੱਡਾ ਸਾਰਾ ਤੰਬੂ ਜਿਹਾ ਸੀ ਲਾਇਆ, ਦਰਵੱਡਾ ਦਰਵਾਜ਼ਾ ਸੀ, ਉੱਥੇ ਬੈਠ ਕੇ ਸਿੱਖ ਪਾਸੇ ਜੇ ਹੋ ਕੇ। ਤਿਸ ਛਿਨ ਅਕਬਰ ਕੇ ਪਰਵਾਨੇ, ਉਸ ਸਮੇਂ ਕਹਿੰਦੇ ਦਿੱਲੀ ਤੋਂ ਭੇਜੇ ਹੋਏ ਪਾਤਸ਼ਾਹ ਦੇ ਪਰਵਾਨੇ। ਆਏ ਵੱਡ ਤੂਰਨ ਤਾ ਠਾਨੇ, ਬੜੀ ਉਕਾਲੀ ਕਰਦੇ ਹੋਏ ਪਰਵਾਨੇ ਜੇ ਲੈ ਕੇ ਆ ਗਏ ਹਨ। ਭੰਨਿਓ ਵੀਰ ਬਲ ਸੋ ਤਿੰਨ ਨਰਨ, ਉਹ ਜਿਹੜੇ ਕਹਿੰਦੇ ਦਿੱਲੀ ਤੋਂ ਆਏ ਸੀ ਉਹਨਾਂ ਪੁਰਸ਼ਾਂ ਨੇ ਵੀਰਬਾਲ ਤੇ ਸਾਥ ਕਿਹਾ ਹੈ। ਇਸ ਪੁਰ ਮਹਿ ਗਨ ਖੱਤਰੀ ਬਰਨ, ਇੱਧਰ ਜਿਹੜਾ ਉਹ ਪਰਵਾਨੇ ਆ ਗਏ ਹਨ ਛੇਤੀ ਨਾਲ, ਇੱਧਰ ਕਹਿੰਦੇ ਵੀਰਬਾਲ ਨੇ ਆਪਣੇ ਪੁਰਸ਼ਾਂ ਦੇ ਸਾਥ ਕਿਹਾ ਜਿਹੜੇ ਗੋਇੰਦਵਾਲ ਵਿੱਚ ਟੈਕਸ ਲੈਣ ਭੇਜੇ ਸਨ, ਉਸ ਪਰ ਮੈਂ ਖੱਤਰੀ ਗਨ ਗਨ ਕਹਿੰਦਾ ਵੀ ਇਹ ਗੋਇੰਦਵਾਲਪੁਰੀ ਦੇ ਵਿੱਚ ਬੜੀ ਕਹਿੰਦੇ ਖੱਤਰੀ ਜਾਤੀ ਦੇ ਲੋਕ ਹੈ। ਅਬਲੋ ਹੁਕਮ ਮਾਨ ਨਹਿ ਆਏ, ਦੇਖੋ ਹੁਣ ਤੱਕ ਮੇਰਾ ਹੁਕਮ ਮੰਨ ਕੇ ਉਹ ਗੋਇੰਦਵਾਲ ਦੇ ਖੱਤਰੀ ਨਹੀਂ ਆਏ। ਸੰਧਿਆ ਪਰੀ ਸੋ ਸਮਾਂ ਬਿਤਾਏ, ਸ਼ਾਮ ਪੈ ਗਈ ਹੈ ਸਮਾਂ ਬੀਤ ਰਿਹਾ ਹੈ। ਹੁਕਮ ਆਪ ਕੋ ਹੋਏ ਸੋ ਕਰੈ, ਉਹ ਜਿਹੜੇ ਵੀਰਬਾਲ ਦੇ ਬੰਦੇ ਭੇਜੇ ਸੀ ਉਹ ਕਹਿੰਦੇ ਵੀਰਬਲ ਜਿਵੇਂ ਆਪ ਜੀ ਦਾ ਹੁਕਮ ਹੋਵੇਗਾ ਉਵੇਂ ਕਰਾਂਗੇ। ਜਾਏ ਤਿਨਹੋਂ ਢਿੱਗ ਕਾਇਤ ਟਰੈ, ਜਾਂ ਤਾਂ ਉਹਨਾਂ ਦੇ ਕੋਲ ਜਾਂਦੇ ਹਾਂ ਜਾਂ ਇੱਧਰੋਂ ਨਿਸਤਰਫੋਂ ਟਲ ਜਾਂਦੇ ਹਟ ਜਾਂਦੇ। ਕਹਿਓ ਵੀਰਬਲ ਅਬ ਨਿਸਪਰੀ, ਵੀਰਬਲ ਆਪਣੇ ਨੌਕਰਾਂ ਚਾਕਰਾਂ ਨੂੰ ਕਹਿੰਦਾ ਵੀ ਕੀ ਕਰੀਏ ਹੁਣ ਤਾਂ ਰਾਤ ਪੈ ਗਈ ਹੈ, ਰਾਤ ਮੁਕਾਮ ਕਰਹਿ ਇਸ ਪੁਰੀ, ਕੱਲ ਨੂੰ ਸਵੇਰ ਸਾਰ ਆਪਾਂ ਇਸੇ ਗੋਇੰਦਵਾਲਪੁਰੀ ਵਿੱਚ ਹੀ ਟਿਕਾਣਾ ਕਰਾਂਗੇ, ਇੱਥੇ ਹੀ ਰਹਾਂਗੇ ਸਾਰੀ ਦਿਹਾੜੀ। ਤਬ ਸਭ ਕੋ ਗਹਿ ਕੇ ਮੰਗਵਾਵੈ, ਜਿੰਨੇ ਇੱਥੇ ਖੱਤਰੀ ਖੁੱਤਰੀ ਜੀ ਰਹਿੰਦੇ ਸਾਰਿਆਂ ਨੂੰ ਕਹਿੰਦੇ ਸਿਪਾਹੀ ਭੇਜਾਂਗੇ ਪਕੜ ਕੇ ਮੰਗਾ ਲਾਂਗੇ। ਨਾਹ ਤਾਂ ਹੁਕਮ ਮਾਨ ਕਰ ਆਵੈ, ਨਹੀਂ ਤਾਂ ਵੀ ਆਪਾਂ ਹੁਕਮ ਭੇਜਾਂਗੇ ਮੰਨ ਕੇ ਆਪੇ ਹੀ ਆ ਜਾਣਗੇ ਖੱਤਰੀ ਕੀਜੇ ਭਇਓ ਤਿਮਰ ਸਿੱਖ ਸੁਨ ਕਰ ਆਏ ਆ ਜਦੋਂ ਹਨੇਰਾ ਜਾ ਹੋਇਆ ਸੀ ਓਂ ਗੁਰੂ ਕੇ ਸਿੱਖ ਸੁਣ ਕਰਕੇ ਆ ਗਏ ਬਿਗ੍ਰਹ ਪ੍ਰਾਂਤੀ ਗੁਰ ਨੇ ਬਤਾਏ ਰੋਹਦਾਸ ਸਾਹਿਬ ਜੀ ਨੂੰ ਆ ਕੇ ਦੱਸ ਦਿੱਤਾ ਕਿ ਕੱਲ ਨੂੰ ਮਹਾਰਾਜ ਸਵੇਰ ਸਰ ਬ੍ਰਾਹਮਣ ਨੇ ਵਿਗੜ ਜਾਣਾ ਹੈ ਕਹਿ ਸ੍ਰੀ ਅਮਰ ਮੁਕਾਮ ਨਾ ਹੋਏ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਕੱਲ ਨੂੰ ਇੱਥੇ ਦਾ ਟਿਕਾਣਾ ਰਹਿਣਾ ਨੀ ਇਹਨੇ ਭੱਜ ਜਾਣਾ ਹੈ ਵੇਗ ਇਹਾਂ ਤੇ ਗਮ ਨਹਿ ਸੋਏ ਆ ਦਿਨ ਚੜ੍ਹਨੀ ਨੀ ਹੋਣਾ ਕਹਿੰਦੇ ਕੱਲ ਨੂੰ ਬੜੀ ਛੇਤੀ ਇਹਨੇ ਇੱਥੋਂ ਚੱਲਣਾ ਹੋ ਜਾਣਾ ਇਹਨੇ ਚਲੇ ਜਾਣਾ ਹੈ ਨਹਿ ਚਿੰਤਾ ਚਿੱਤ ਵਿਖੇ ਵਿਚਾਰੋ ਇਸ ਕਰਕੇ ਚਿੱਤ ਵਿੱਚ ਚਿੰਤਾ ਜੀ ਕਰਕੇ ਸੋਚੋ ਵਿਚਾਰੋ ਨਾ ਤੁਸੀਂ ਰਹੋ ਆਨੰਦਤ ਸਦਨ ਸਿਧਾਰੋ ਆਪੋ ਆਪਣੇ ਘਰੇ ਚਲੇ ਜਾਓ ਬੇਫਿਕਰ ਆਨੰਦ ਹੋ ਕੇ ਘਰਾਂ ਵਿੱਚ ਰਹੋ ਇਹਨੇ ਕੱਲ ਨੂੰ ਰਹਿਣਾ ਨੀ ਚਲੇ ਜਾਣਾ ਸੁਣਿਓ ਵੀਰ ਬਲ ਜਬ ਹੈ ਪ੍ਰਵਾਨਾ ਇੱਧਰ ਜਿਹੜਾ ਉਹ ਦਿੱਲੀ ਤੋਂ ਪ੍ਰਵਾਨਾ ਆਇਆ ਸੀ ਜਦੋਂ ਖੋਲ ਕੇ ਬੀਰਬਲ ਨੇ ਸੁਣਿਆ ਹੈ ਲਿਖੀ ਜਿਸੀ ਮਹਿ ਸ਼ੀਗਰ ਮਹਾਨਾ ਇਸ ਪ੍ਰਵਾਨੇ ਵਿੱਚ ਬੜੀ ਛੇਤੀ ਕਾਹਲੀ ਲਿਖੀ ਹੋਈ ਹੈ ਤਿਸੀ ਦੇਸ਼ ਪਾ ਦੁੰਦ ਕਨੇਰਾ ਬੀਰਬਲ ਜਿਸ ਇਲਾਕੇ ਵਿੱਚ ਸ਼ਿਵ ਦੀ ਤਰਫ ਤੂੰ ਜਾ ਰਿਹਾ ਹੈ ਨਾ ਉੱਧਰ ਤਾਂ ਬੜਾ ਭਾਰੀ ਉਪਦਰਵ ਹੋ ਗਿਆ ਝਗੜਾ ਹੋ ਗਿਆ ਲੂਟ ਕੂਟ ਲੀਨੋ ਦਲ ਡੇਰਾ ਇਸ ਕਰਕੇ ਜਿਹੜਾ ਫੌਜਾਂ ਦਾ ਦਲ ਪਹਿਲਾਂ ਭੇਜਿਆ ਸੀ ਉਹ ਲੁੱਟ ਪੁੱਟ ਲਿਆ ਲੋਕਾਂ ਨੇ ਨਹਿ ਕਿਤ ਠਹਿਰ ਮੁਕਾਮ ਕਰੀਜ ਹੈ ਇਸ ਕਰਕੇ ਬੀਰਬਲ ਨੂੰ ਕਿਤੇ ਨਾ ਠਹਿਰ ਕਿਤੇ ਨਾ ਡੇਰਾ ਟਿਕਾਣਾ ਦੀਹ ਮਜਲ ਤੇ ਤਹਿ ਪਹੁੰਚੀ ਜਹਿ ਲੰਮੀਆਂ ਮਜਲਾਂ ਕਰਕੇ ਉਹਦੀ ਛੇਤੀ ਤਰਫ ਤੂੰ ਪੁੱਜ ਜਾ ਚਲਾ ਜਾ ਕਰੋ ਜਾਏ ਸਰ ਲਰਹੋ ਕਨੇਰੇ ਆਹ ਇਲਾਕਾ ਜਾ ਕੇ ਸਰ ਕਰ ਫਤਿਹ ਕਰ ਬਹੁਤਾ ਲੜ ਲੀਗਰ ਲਸ਼ ਦੀਰਘ ਲਸ਼ਕਰ ਹੈ ਸੰਗ ਤੇਰੇ ਬੀਰਬਲ ਤੇਰੇ ਨਾਲ ਫੌਜਾਂ ਦਾ ਦਲ ਕਾਫੀ ਹੈ ਸੁਣ ਨਿਸ ਮਹਿ ਤਿਆਰੀ ਕਰਵਾਈ ਇਸ ਤਰ੍ਹਾਂ ਪ੍ਰਵਾਨਾ ਸੁਣ ਕੇ ਰਾਤ ਨੂੰ ਕਹਿੰਦੇ ਨੇ ਤਿਆਰੀ ਕਰਵਾ ਦਿੱਤੀ ਵੱਡੀ ਪ੍ਰਾਤ ਤੇ ਹੋਹ ਚੜਾਈ ਕਹਿੰਦੇ ਵੀ ਵੱਡੀ ਸਵੇਰ ਤੋਂ ਇੱਥੋਂ ਅੱਗੇ ਨੂੰ ਚੜਾਈ ਹੋ ਜਾਏ ਸਭ ਲਸ਼ਕਰ ਮਹਿ ਸੁਧ ਕਰ ਦੀਨ ਜਿੰਨਾ ਆਪਣਾ ਫੌਜਾਂ ਦਾ ਦਲ ਸੀ ਸਾਰਿਆਂ ਦੇ ਵਿੱਚ ਖਬਰ ਕਰ ਦੇ ਵੀ ਤੜਕੇ ਆਪਾਂ ਇੱਥੋਂ ਚੱਲਣਾ ਛੇਤੀ ਨਿਸ਼ਾ ਬਤਾਵਨ ਤੇਠਾ ਕੀਨ ਇਸ ਤਰ੍ਹਾਂ ਕਰਕੇ ਰਾਤ ਉੱਥੇ ਇਹਨੇ ਪੂਰੀ ਕੀਤੀ ਹੈ ਬਤਾਈ ਭੋਰ ਭੂਰ ਤੇ ਵੱਜੇ ਨਗਾਰੇ ਬਹੁਤ ਹੀ ਵੱਡੀ ਸਵੇਰ ਤੋਂ ਵੱਡੇ ਤਰਕੇ ਨਗਾਰੇ ਤੋਂ ਸੇ ਖੜਕ ਪਏ ਸੁਣ ਸਭ ਜੀਨ ਤੁਰੰਗਨ ਡਾਰੇ ਸੁਣ ਕੇ ਸਾਰੇ ਸੂਰਬੀਰਾਂ ਨੇ ਆਪੋ ਆਪਣੇ ਘੋੜਿਆਂ ਤੇ ਕਾਠੀਆਂ ਪਾ ਦਈਆਂ ਆਪ ਚੱਲਣ ਕੀ ਤਿਆਰੀ ਕੀਨ ਬੀਰਬਲ ਨੇ ਇੱਥੋਂ ਚੱਲਣ ਦੀ ਤਿਆਰੀ ਖਿੱਚ ਲਈ ਚੱਲਿਓ ਪ੍ਰਸੰਗ ਤਬ ਹੈ ਖਤਰੀਨ ਫਿਰ ਜਿਹੜੇ ਗੋਇੰਦਵਾਲ ਦੇ ਵਿੱਚ ਖੱਤਰੀ ਰਹਿੰਦੇ ਸੀ ਉਹਨਾਂ ਦਾ ਪ੍ਰਸੰਗ ਚੱਲ ਪਿਆ ਬੀਰਬਲ ਕੋਲੇ ਇਸ ਪੁਰ ਕੇ ਨਹਿ ਚੱਲ ਕਰ ਆਏ ਬੀਰਬਲ ਜੀ ਦੇਖੋ ਇਸ ਗੋਇੰਦਵਾਲਪੁਰੀ ਦੇ ਕੋਈ ਵੀ ਖੱਤਰੀ ਪੁਰਸ਼ ਨਹੀਂ ਚੱਲ ਕੇ ਆਏ ਨਹੀਂ ਰਜਤ ਪਨ ਕਿਨਹੋ ਪਠਾਏ ਨਾ ਇਕੱਠਿਆਂ ਕਰਕੇ ਕਿਸੇ ਨੇ ਰੁਪਈਏ ਭੇਜੇ ਹਨ ਕਿਸ ਅਲੰਬ ਹੰਕਾਰ ਕਰਨ ਤੇ ਜਿਹੜੇ ਗੋਇੰਦਵਾਲ ਦੇ ਖੱਤਰੀ ਹੈ ਕਿਹਦੇ ਆਸਰੇ ਕਰਕੇ ਹੰਕਾਰ ਜਾ ਕਰਦੇ ਹੈ ਵੱਡੋ ਆਪ ਤੇ ਕਿਸ ਹੈ ਲਖੰਤੇ ਬੀਰਬਲ ਜੀ ਆਪਣੇ ਆਪ ਤੋਂ ਹੋਰ ਕਿਹਨੂੰ ਵੱਡਾ ਇਹ ਜਾਣਦੇ ਆਪ ਤੋਂ ਹੋਰ ਕਿਹਨੂੰ ਵੱਡਾ ਜਾਣਦੇ ਭਾ ਬੀਰਬਲ ਜੀ ਤੁਸੀਂ ਸਭ ਤੋਂ ਵੱਡੇ ਹੋ ਜਿਸ ਤੇ ਤਰਾਸ ਨਾ ਧਰ ਹੈ ਤੁਮਾਰੋ ਇਸ ਕਰਕੇ ਹੇ ਬੀਰਬਲ ਜੀ ਤੁਹਾਡਾ ਕੋਈ ਇਹ ਖੱਤਰੀ ਡਰੀ ਨਹੀਂ ਧਰ ਰਹੇ ਕਹਾ ਕਿ ਹਮ ਤੇ ਲੇਹ ਅਹਾਰੋ ਦੇਖੋ ਦਿਨ ਦੇ ਸਮੇਂ ਆ ਕੇ ਦੋ ਸਿੱਖ ਜੇ ਕਹਿੰਦੇ ਵੀ ਸਾਥੋ ਗੁਰੂ ਕੇ ਲੰਗਰ ਵਿੱਚੋਂ ਭੋਜਨ ਲੈ ਲਓ ਸੁਣ ਕਰ ਕਹੇ ਉਹ ਬੀਰਬਲ ਤਬ ਆਪਣੇ ਨੌਕਰਾਂ ਚਾਕਰਾਂ ਤੋਂ ਸੁਣ ਕੇ ਤਦੋਂ ਬੀਰਬਲ ਨੇ ਓ ਕਿਹਾ ਭਾਈ ਸ਼ੀਗਰ ਚੱਲ ਚੜ ਆਵੈ ਕਹਿੰਦੇ ਵੀ ਹੁਣ ਤਾਂ ਕਾਹਲੀ ਹੋ ਗਈ ਹੈ ਚੜ ਕੇ ਚੱਲੇ ਹਾਂ ਹਟ ਕੇ ਆਵੈ ਜਬ ਇਸ ਪੁਰ ਕੋ ਇੱਧਰ ਕਹਿੰਦੇ ਮੋਰਚਾ ਫਤਿਹ ਕਰਕੇ ਫਿਰ ਮੁੜ ਕੇ ਆਵਾਂਗੇ। ਕਰਹਿ ਬਲੋਕਨ ਤਬ ਹਮ ਗੁਰ ਕੋ, ਫਿਰ ਇਹਨਾਂ ਦੇ ਗੁਰੂ ਨੂੰ ਵੀ ਵੇਖ ਲਾਂਗੇ ਤੇ ਬਾਕੀ ਗੋਇੰਦਵਾਲ ਦੇ ਖੱਤਰੀਆਂ ਨੂੰ ਵੀ ਵੇਖ ਲਾਂਗੇ। ਅਬ ਤੇ ਦਸ ਗੁਣਾ ਧਨ ਲੇਹੇ, ਜਦੋਂ ਵਾਪਸ ਮੁੜ ਕੇ ਆਏ ਨਾ ਹੁਣ ਨਾਲੋਂ ਦਸ ਗੁਣਾ ਰੁਪਈਆ ਬਸ ਦਸ ਗੁਣੇ ਵੱਧ ਰੁਪਈਏ ਕੇ ਖੱਤਰੀ ਨੂੰ ਦਸ ਲਾਵਾਂਗੇ। ਅਪਰ ਸਜਾਏ ਕਛੂ ਇਨ ਦੇਹੇ, ਹੋਰ ਕੋਈ ਨਾ ਕੁਝ ਸਜਾ ਵੀ ਦੇਵਾਂਗੇ, ਇਹਨਾਂ ਨੂੰ ਚਾਟਾ ਵੀ ਛਕਾਵਾਂਗੇ। ਨਹਿ ਰਾਖੀ ਮੇਰੀ ਵਡਿਆਈ, ਇੱਥੋਂ ਦੇ ਖੱਤਰੀਆਂ ਨੇ ਗੁਰੂ ਨੇ ਮੇਰੀ ਕੋਈ ਵਡਿਆਈ ਨਹੀਂ ਰੱਖੀ ਹੈ। ਮਿਲੇ ਨਾ ਦਿਓ ਦਰਬ ਸਮੁਦਾਈ, ਇਹਨਾਂ ਨੇ ਕਹਿੰਦੇ ਆ ਕੇ ਮਿਲਣਾ ਕੀਤਾ ਨਾ ਬਹੁਤਾ ਧਨ ਇਕੱਠਾ ਕਰਕੇ ਦਿੱਤਾ, ਹੁਣ ਜਦੋਂ ਵਾਪਸ ਆਇਆ ਨਾ ਫਿਰ ਦਸ ਦਸ ਰੁਪਈਏ ਲਵਾਂਗੇ ਕਿਹਦੇ ਥਾਂ। ਇਮ ਇੱਕ ਨਰ ਕੋ ਭਾਖ ਪਠਾਇਓ, ਇਸ ਤਰ੍ਹਾਂ ਇੱਕ ਆਪਣੇ ਪੁਰਸ਼ ਨੂੰ ਕਹਿ ਕੇ ਤੇ ਗੋਇੰਦਵਾਲ ਵੱਲ ਨੂੰ ਇਹਨੇ ਭੇਜ ਦਿੱਤਾ ਹੈ। ਆਪ ਅਰੂਡਿਓ ਪੰਥ ਸਿਧਾਇਓ, ਆਪ ਕਹਿੰਦੇ ਘੋੜਾ ਸਵਾਰ ਹੋ ਗਿਆ ਤੇ ਰਸਤੇ ਵਿੱਚ ਚੱਲ ਪਿਆ। ਸ਼ੀਗਰ ਕਰਤ ਹੀ ਲਸ਼ਕਰ ਚਾਲਾ, ਇਸ ਤਰ੍ਹਾਂ ਬੜੀ ਕਾੜੀ ਕਰਦਾ ਇਹਦਾ ਦਲ ਜਾ ਚੱਲਿਆ ਹੈ। ਦੂਰ ਵਿਸਾਲ ਸਿਵਰ ਕੋ ਕਾਲਾ, ਬਹੁਤ ਦੂਰ ਜਾ ਕੇ ਕਿਤੇ ਡੇਰਾ ਪਾਇਆ ਹੈ। ਸੋ ਨਰ ਚੱਲ ਕਰ ਗੁਰ ਢਿੱਗ ਆਇਓ, ਜਿਹੜਾ ਪੁਰੇ ਸੀ ਚੱਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆ ਗਏ। ਕਹਿਓ ਵੀਰ ਬਲ ਕੇਰ ਸੁਣਾਇਓ, ਵੀਰ ਬਲ ਨੇ ਕਿਹਾ ਸੀ ਕਿ ਜਦੋਂ ਦੁਬਾਰਾ ਆਇਆ ਗਿਣ ਗਿਣ ਕੇ ਦਸ ਰੁਪਈਏ ਲਵਾਂਗਾ ਨਾਲੇ ਸਜ਼ਾ ਦੇਵਾਂਗਾ ਸਾਰਾ ਸੜਾਇਆ। ਤੁਮ ਪਰ ਹੋਇਓ ਕ੍ਰੋਧ ਕਨੇਰੇ, ਗੁਰੂ ਅਮਰਦਾਸ ਸਾਹਿਬ ਜੀ ਨੂੰ ਕਹਿੰਦਾ ਮਹਾਰਾਜ ਤੁਹਾਡੇ ਉੱਪਰ ਤਾਂ ਬੜਾ ਕ੍ਰੋਧਵਾਨ ਹੋਇਆ ਵੀਰ ਬਲ। ਦਿਓ ਸਜਾਏ ਆਏ ਜਿਸ ਬੇਰੇ, ਉਹ ਕਹਿ ਕੇ ਗਿਆ ਵੀ ਜਿਸ ਵੇਲੇ ਮੈਂ ਵਾਪਸ ਆਇਆ ਬੜੀ ਸਖਤੀ ਸਜ਼ਾ ਦੇਵਾਂਗਾ। ਕਿਉਂ ਨਹਿ ਚਾਹਿਓ ਆਪਣਾ ਭਲੇਰਾ, ਵੀਰ ਬਲ ਨੇ ਕਿਹਾ ਵੀ ਕਿਉਂ ਨੀ ਗੁਰੂ ਨੇ ਆਪਣਾ ਭਲਾ ਚਾਹਿਆ। ਮਿਲੇ ਕਿਉਂ ਨਾ ਦੇ ਦਰਬ ਬਡੇਰਾ, ਬਹੁਤਾ ਤਨ ਦੇ ਕੇ ਕਿਉਂ ਨੀ ਮੈਨੂੰ ਆ ਕੇ ਮਿਲੇ ਜੁੜੇ। ਹਟ ਆਵਹਿ ਬਹੁ ਦੇ ਬਿਖਾਦਾ, ਕਰਕੇ ਮਹਾਰਾਜ ਜਦੋਂ ਵੀਰ ਬਲ ਮੁੜ ਕੇ ਆਵੇਗਾ ਬੜਾ ਦੁੱਖ ਦੇਵੇਗਾ। ਕਰਹਿ ਕੈਦ ਧਨ ਲੈ ਬਹੁ ਵਾਦਾ, ਸਾਰਿਆਂ ਨੂੰ ਫੜ ਕੇ ਕੈਦ ਕਰ ਲੇਗਾ, ਇਸ ਤਰ੍ਹਾਂ ਪੀੜਾ ਦੇ ਕੇ ਧਨ ਲਵੇਗਾ। ਬੋਲੇ ਅਮਰ ਗੁਰੂ ਸੁਣ ਸੋਏ, ਉਸ ਪੁਰਸ਼ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਇਹਾਂ ਨਾ ਆਵਨ ਇਸ ਕੋ ਹੋਏ। ਕਹਿੰਦੇ ਹੰਕਾਰੀ ਵੀਰ ਬਲ ਦਾ ਇੱਥੇ ਹੁਣ ਦੁਬਾਰਾ ਮੁੜ ਕੇ ਆਉਣਾ ਹੀ ਨਹੀਂ ਹੋਣਾ। ਬਰਫ ਸੰਗ ਤਿਹਾਂ ਗਰ ਜਾਏ, ਸ਼ਿਵ ਜੀ ਤਰਫ਼ ਕਹਿੰਦੇ ਉੱਥੇ ਬਰਫ਼ ਜੀ ਬਹੁਤੀ ਪੈਂਦੀ, ਉੱਥੇ ਬਰਫ਼ ਬਰਫ਼ ਵਿੱਚ ਹੀ ਇਹ ਕਦੇ ਗਲ ਜਾਊਗਾ। ਹੰਕਾਰੀ ਨਹਿ ਜੀਵਤ ਪਾ ਜੀਵਨ ਪਾ, ਜਿਹੜਾ ਬਹੁਤਾ ਹੰਕਾਰੀ ਹੈ ਉੱਧਰ ਜਾ ਕੇ ਇਹਨੇ ਜਾਣਾ ਨੀ ਪਾਉਣਾ, ਉੱਧਰ ਬਰਫ਼ ਬਰਫ਼ ਗਲ ਜਾਣਾ ਮਰ ਜਾਣਾ। ਚਿੱਤ ਵਹਿ ਬੁਰਾ ਗੁਰੂ ਗੁਰੂ ਘਰ ਸੰਗ, ਜਿਹੜਾ ਇਹ ਵੀਰ ਵਾਲਾ ਹੈ ਗੁਰੂ ਘਰ ਦੇ ਨਾਲ, ਕਹਿੰਦੇ ਬੁਰਾ ਚਿੱਤ ਦਾ ਮਾੜਾ ਸੋਚਦਾ ਗੁਰੂ ਦਾ। ਇਮ ਠਹਿਰਹਿ ਤੂਰਨ ਹੋਏ ਭੰਗ, ਇਮ ਠਹਿਰਹਿ ਤੂਰਨ ਹੋਏ ਭੰਗ। ਜਦੋਂ ਗੁਰੂ ਨਾਨਕ ਦੇ ਘਰ ਦਾ ਬੁਰਾ ਚਿੱਤਦਾ ਕਿਵੇਂ ਠਹਿਰੇਗਾ ਟਿਕੇਗਾ, ਛੇਤੀ ਕਹਿੰਦੇ ਨਾਸ ਹੋ ਜਾਣਾ। ਇਮ ਕਹਿ ਤੂਰਨ ਭਏ ਗੁਸਾਈ, ਇਸ ਤਰ੍ਹਾਂ ਮਹਾਰਾਜ ਕਹਿ ਕੇ ਬੜੀ ਛੇਤੀ ਚਰ ਚਰ ਹੋ ਜਗਤ ਦੇ ਮਾਲਕ ਗਾਇਓ ਬਿਪਰ ਗਾਇਓ ਬਿਪਰ ਤੁਰਕਨ ਪਰ ਧਾਰੀ। ਉਹਦੇ ਜਿਹੜਾ ਵੀਰ ਬਲ ਬ੍ਰਾਹਮਣ ਮੁਸਲਮਾਨਾਂ ਉੱਪਰ ਧਾਵਾ ਕਰਕੇ ਗਿਆ, ਇੱਕ ਦੋਏ ਜੰਗ ਅਖਾੜੇ ਭਏ, ਆ ਮੁਸਲਮਾਨਾਂ ਨਾਲ ਕਹਿੰਦੇ ਇੱਕ ਦੋ ਜੰਗ ਦੇ ਅਖਾੜੇ ਹੋਏ, ਜੰਗ ਬੱਜੇ। ਬਰਫ ਗਿਰਨ ਮਹਿ ਸਭ ਧਸ ਗਏ, ਵੀਰੇ ਕਹਿੰਦੇ ਪਹਾੜਾਂ ਵਿੱਚ ਜਿਹੜੀ ਬਰਫ਼ ਪੈਂਦੀ ਸੀ ਉਹਦੇ ਵਿੱਚ ਹੀ ਕਹਿੰਦੇ ਧਸ ਦੁਸ ਗਏ ਦੇ ਪਹੁੰਚਦੇ ਬੰਦੇ। ਨਾਕ ਸੀਤ ਤੇ ਠਰ ਗਿਰ ਪਰਿਓ, ਇਸ ਤਰ੍ਹਾਂ ਕਹਿੰਦੇ ਨੱਕ ਜਿਹੜੇ ਠੰਡ ਨਾਲ ਠਰ ਗਏ ਤੇ ਉੱਥੀ ਇਹ ਡਿੱਗ ਡੂਜੇ ਪਏ, ਜਾਂ ਨਾਕ ਨੂੰ ਉੱਪਰ ਦਾ ਹੁੰਦਾ ਉੱਪਰੋਂ ਕਹਿੰਦੇ ਠੰਡ ਜੀ ਪਈ ਹੈ ਤੇ ਠਰ ਕੇ ਡਿੱਗ ਪਏ। ਧੁੰਦ ਬਤਾਬੈ ਬਜਾਵਨ ਕਰਿਓ। ਬਰਫ ਪਈ ਸੀ ਤਦੋਂ ਕਹਿੰਦੇ ਉਪਰੋਂ ਇਹਨਾਂ ਨੇ ਨਗਾਰਾ ਜਾ ਬਜਾ ਦਿੱਤਾ ਭਾਈ। ਬਰਫ ਨਵ ਬਰਖਾ ਕਨੀ, ਜਿਸ ਕਰਕੇ ਨਗਾਰਾ ਵਜਾਉਣ ਕਰਕੇ ਤਾਂ ਆਕਾਸ਼ ਤੋਂ ਬਹੁਤੀ ਕਹਿੰਦੇ ਬਰਫ ਦੀ ਬਾਰਿਸ਼ ਹੋ ਗਈ। ਦੱਬਿਓ ਵੀਰ ਬਲ ਜੁੱਤ ਸਭ ਅਨੀ, ਜਿੰਨੇ ਫੌਜ ਸੀ ਉਹਦੇ ਸਮੇਤ ਹੀ ਵੀਰ ਬਲ ਕਹਿੰਦੇ ਉਹ ਬਰਫ ਦੇ ਹੇਠਾਂ ਹੀ ਦੱਬਿਆ ਗਿਆ। ਗੁਰ ਕੋ ਬਾਕ ਸਦਾ ਸੁਫਲਾਵੈ। ਕਵੀ ਜੀ ਕਹਿੰਦੇ ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਉਹ ਤਾਂ ਸਦਾ ਹੀ ਸਫਲ ਹੁੰਦਾ। ਨਹੀਂ ਸੂਰਾ ਸੁਰ ਕੋ ਉਲਟਾਵੈ। ਵੀਰ ਬਲ ਦੀ ਤਾਂ ਗੱਲ ਕੀ ਹੈ, ਕੋਈ ਵੀ ਦੇਵਤਾ ਦੈਂਤ ਗੁਰੂ ਅਮਰਦਾਸ ਸਾਹਿਬ ਦੇ ਕੀਤੇ ਬਚਨ ਨੂੰ ਉਲਦ ਨਹੀਂ ਸਕਦਾ, ਬਦਲ ਨਹੀਂ ਸਕਦਾ ਹੈ। ਉਹ ਜੋ ਬਚਨ ਕਿਹਾ ਸੀ ਉਹ ਉਵੇਂ ਹੀ ਪੂਰਾ ਹੋ ਗਿਆ ਹੈ। ਧੌਂਸੇ ਨਗਾਰੇ ਬਜਾ ਤੇ ਇਹ ਤਾਂ ਐਸਾ ਹੀ ਹੈ ਵੀ ਜਿੱਥੇ ਆਵਾਜ਼ ਕਰੀਏ ਤੇ ਉੱਥੇ ਬਰਫ਼ ਜ਼ਿਆਦਾ ਡਿੱਗਦੀ ਹੈ ਕਹਿੰਦੇ। ਹੁਣ ਜੇ ਧੌਂਸੇ ਨਗਾਰੇ ਖੜਕਾਏ ਹੈ ਇਸ ਕਰਕੇ ਉੱਪਰੋਂ ਬਾਰਿਸ਼ ਹੋਰ ਬਰਫ਼ ਦੀ ਹੋ ਗਈ ਹੈ, ਸਾਰੇ ਵਿੱਚ ਹੀ ਖਤਮ ਖਤਮ ਜਿਹੇ ਹੋ ਗਏ ਨੇ, ਕੋਈ ਵੀ ਨਹੀਂ ਰਿਹਾ ਹੈ। ਜਾਣੀ 50,000 ਤੋਂ ਵੱਧ ਜਿਹੜੀ ਇਹਦੀ ਫੌਜ ਸੀ ਬਸ ਉਹ ਬਰਫ਼ ਦੇ ਵਿੱਚ ਹੀ ਗਲ ਗੁਲ ਕੇ ਖਤਮ ਹੋ ਗਈ। ਅਤੇ ਵਿੱਚੇ ਵੀਰ ਬਲ ਦਾ ਭੋਗ ਪੈ ਗਿਆ ਸੀ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਵੀ ਵੀਰ ਬਲ ਗੁਰੂ ਘਰ ਦੇ ਨਾਲ ਵੈਰ ਕਰਨ ਵਾਲਾ ਬਣਿਆ, ਜਿਸ ਕਰਕੇ ਵੈਰ ਦਾ ਫਲ ਮਾੜਾ ਨਿਕਲਿਆ। ਰੁਪਈਏ ਤਾਂ ਕੀ ਲੈਣੇ ਸੀ, ਸਗੋਂ ਆਪਣਾ ਜੀਵ ਜੀਵਨ ਵੀ ਜ਼ਿੰਦਗੀ ਵੀ ਗੁਆ ਬੈਠਾ। ਇਹਦੇ ਨਾਲ ਹੀ ਹੰਸੂ ਪੂਰਾ ਹੋਇਆ, ਸਮਾਂ ਵੀ ਪੂਰਾ ਹੋ ਗਿਆ ਹੈ। ਇਹ ਕੁਝ ਕਬੀਰ ਬਲ ਦੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਅਵਤਾਰ ਦੀ ਕਥਾ ਸੀ। ਇਸ ਤੋਂ ਬਾਅਦ ਜਿਵੇਂ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਨੇ ਹੋਰ ਕੌਤਕ ਕੀਤੇ, ਹੋਰ ਜੀਵਨਾਂ ਹੋਰ ਲੋਕਾਂ ਦਾ ਜੀਵਨ ਸੁਵਾਰਿਆ, ਜਿਉਂਦੇ ਕੀਤੇ, ਨਵਾਂ ਜੀਵਨ ਬਖਸ਼ ਕੇ ਉਹ ਪ੍ਰਸੰਗ ਸੁਣਾਂਗੇ। ਹੁਣ ਅਰਦਾਸ ਜੁੜੀਏ ਜੀ। ਭਾਈ ਬਰਫ ਨਵ ਬਰਖਾ ਕਨੀ, ਦੱਬਿਓ ਵੀਰ ਬਲ ਜੁੱਤ ਸਭ ਅਨੀ, ਗੁਰ ਕੋ ਬਾਕ ਸਦਾ ਸੁਫਲਾਵੈ, ਨਹੀਂ ਸੂਰਾ ਸੁਰ ਉਲਟਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।